ਅਮਰਦਾਸ ਪਦਵੰਡ ਰਾਮਦਾਸ ਅਰਜਨ ਗੁਰੂ ਵਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸਨ ਸੋਇ ਵਾਹਿਗੁਰੂ ਸਾਹਿਬ ਜੀਓ ਦੋਹਰਾ ਇਸ ਬਿਦ ਸੁਨ ਬਾਬਰ ਤਬੈ ਬੰਦਨ ਕੀਏ ਕਰ ਬੰਦ ਪੋਲਿਓ ਦੀਨ ਵਿਸਾਲ ਹੋਵੈ ਅਵਲੋਕਤ ਸੁਖ ਕੰਦ ਇਸ ਬਿਦ ਸੁਨ ਬਾਬਰ ਤਬੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿਖੇ ਅੰਮ੍ਰਿਤ ਵੇਲੇ ਤੋਂ ਹੀ ਮਹਾਨ ਹੀ ਮਹਾਨ ਸੁੰਦਰ ਦੀਵਾਨ ਸਜ ਰਹੇ ਹੈ। ਹਰ ਸਤਿਕਾਰ ਸਹਿਤ ਗ੍ਰੰਥੀ ਸਾਹਿਬਾਨ ਰਾਹੀਂ ਪ੍ਰਕਾਸ਼ ਸੇਵਾ ਹੋਈ ਹੈ। ਹੁਕਮਨਾਮੇ ਤੋਂ ਬਾਅਦ ਗ੍ਰੰਥੀ ਸਾਹਿਬਾਨ ਦੀ ਰਚਨਾ ਰਾਹੀਂ ਗੁਰੂ ਨਾਨਕ ਸਾਹਿਬ ਜੀ ਦੇ ਮੁਖਾਰਬਿੰਦ ਰਾਹੀਂ ਜਪ ਬਾਣੀ ਦਾ ਜਾਪ ਪਾਠ ਅਤੇ ਆਸਾ ਦੀ ਵਾਰ ਦਾ ਕੁਝ ਕੁ ਸੌ ਲੋਕਾਂ ਪੌੜੀਆਂ ਦਾ ਗੁਰੂ ਰਾਮਦਾਸ ਸਾਹਿਬ ਜੀ ਦੇ ਕੁਛ ਕਿਆਂ ਸ਼ਬਦਾਂ ਸਹਿਤ ਹੋਇਆ ਹੈ। ਸੋ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਆਪਾਂ ਪੜ੍ਹ ਸੁਣ ਰਹੇ ਹਾਂ। ਇਸ ਤਰ੍ਹਾਂ ਇਮਨਾਬਾਦ ਗਏ ਪਠਾਣਾਂ ਨੇ ਮਰਦਾਨੇ ਅਤੇ ਸਾਧੂ ਲੋਕਾਂ ਦੀ ਬੇਅਦਬੀ ਕੀਤੀ। ਉਹਦਾ ਫਲ ਉਹਨਾਂ ਨੂੰ ਬੜਾ ਭਾਰੀ ਸਜ਼ਾ ਹਾਸਲ ਹੋਈ। ਬਾਬਰ ਫੌਜ ਲੈ ਕੇ ਉਸਨੇ ਆਹ ਹੱਲਾ ਬੋਲਿਆ, ਬੇਅੰਤ ਪਠਾਣ ਮਾਰ ਦਿੱਤੇ, ਉਹਨਾਂ ਦੀਆਂ ਘਰਵਾਲੀਆਂ ਬੰਨ੍ਹ ਕੇ ਨੂੜ ਕੇ ਕੈਂਪ ਵਿੱਚ ਬਾਹਰ ਬਾਹਰ ਲੈਣ ਦੀਆਂ ਦੋ ਕੂਹਾਂ 'ਤੇ ਡੇਰਾ ਕੈਂਪ ਲਾਇਆ ਹੋਇਆ ਹੈ। ਅਤੇ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਭਾਈ ਬਾਲਾ ਮਰਦਾਨਾ ਜੀ ਨੂੰ ਨਾਲ ਹੀ ਵਿੱਚੇ ਲੈ ਆਏ। ਭਾਈ ਬਾਲਾ ਜੀ ਦੇ ਸੀਸ 'ਤੇ ਪੰਡ ਜੀ ਚਿਕਾ ਦਿੱਤੀ ਹੈ। ਮਰਦਾਨੇ ਨੂੰ ਬੜਾ ਚੰਚਲ ਜਿਹਾ ਸ਼ੈਤਾਨ ਜਿਹਾ ਘੋੜਾ ਫੜਾ ਦਿੱਤਾ ਹੈ। ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਦੇ ਸਿਰ 'ਤੇ ਪੰਡ ਜੀ ਚੁਕਾਈ ਹੈ, ਪਰ ਆਪ ਜੀ ਦੇ ਸੀਸ 'ਤੇ ਇੱਕ ਹੱਥ ਉੱਪਰ ਹੀ ਉਹ ਪੰਡ ਰਹੀ ਹੈ। ਇਸ ਤਰ੍ਹਾਂ ਜਿਵੇਂ ਮਹਾਰਾਜ ਚੱਲੇ ਆਉਂਦੇ ਨਾਲ ਨਾਲ ਉੱਪਰ ਉੱਪਰ ਪੰਡ ਵੀ ਉਵੇਂ ਚੱਲੀ ਆਉਂਦੀ ਹੈ। ਉਹ ਕੈਂਪ ਵਿੱਚ ਆ ਗਏ, ਇੱਕ ਮੁਗਲ ਨੇ ਬਾਬਰ ਕੋਲ ਜਾ ਕੇ ਗੱਲ ਕੀਤੀ ਵੀ ਇਸ ਤਰ੍ਹਾਂ ਦੇ ਦਰਵੇਸ਼ ਹੈ, ਬੜੀਆਂ ਸ਼ਕਤੀਆਂ ਵਾਲੇ, ਹੇ ਬੜਾ ਫਕੀਰਾਂ ਦਰਵੇਸ਼ਾਂ ਦਾ ਪੁਜਾਰੀ ਸੀ, ਸ਼ਰਧਾਲੂ ਸੀ, ਸੁਣ ਕੇ ਭੱਜਾ ਆਇਆ ਹੈ। ਕਹਿਣ ਲੱਗਿਆ ਮਹਾਰਾਜ ਜੀ, ਆਪ ਜੀ ਵਰਗੇ ਫਕੀਰ ਦਰਵੇਸ਼ ਹੁੰਦੇ ਮੈਨੂੰ ਪਤਾ ਚੱਲਦਾ, ਫਿਰ ਮੈਂ ਇੱਥੇ ਕਾਹਨੂੰ ਹੱਲਾ ਬੋਲਣਾ ਸੀ। ਇਸ ਤਰ੍ਹਾਂ ਕਹਿ ਕੇ ਚਰਨੀ ਪਿਆ ਹੈ। ਅਤੇ ਗੁਰੂ ਮਹਾਰਾਜ ਨੇ ਇਸ ਵੇਲੇ ਸਿੱਕਮ ਵਿੱਚ ਆ ਕੇ ਪਠਾਣੀਆਂ ਦੀ, ਮੁਸਲਮਾਨੀਆਂ ਦੀ, ਹਿੰਦਵਾਣੀਆਂ ਦੀ ਹਾਲਤ ਦੇਖੀ ਹੈ, ਬਹੁਤ ਬੁਰੀ ਹੋਈ ਪਈ ਹੈ। ਅਤੇ ਆਪ ਜੀ ਨੇ ਵਿਰਾਗ ਵਿੱਚ ਆ ਕੇ ਸ਼ਬਦ ਉਚਾਰਨ ਕੀਤਾ, ਜਿਨ ਸਿਰ ਸੋਹਨ ਪੱਟੀਆਂ ਮੰਗੀ ਪਾਏ ਸਧੂਰ, ਸੇ ਸਿਰ ਕਾਤੀ ਮੁਨੀਆਂ ਗਲ ਵਿੱਚ ਆਵੇ ਧੂੜ। ਜਿਨ੍ਹਾਂ ਦੇ ਸਿਰਾਂ 'ਤੇ ਗੁਰਦੁਆਰਾ ਪੱਟੀਆਂ ਜਿਹੀਆਂ ਮੀਟੀਆਂ ਜਿਹੀਆਂ ਕੀਤੀਆਂ ਹੋਈਆਂ, ਸੋਹਣੀਆਂ ਸਜਦੀਆਂ ਸੀ, ਇਸੇ ਤਰ੍ਹਾਂ ਉਹ ਮੀਡੀਆਂ ਦੇ ਵਿਚਕਾਰਲੀ ਜਗ੍ਹਾ ਜਿਹੜੀ ਹੈ ਚੀਰਮੀਆਂ, ਜਿਹਨੂੰ ਕਿ ਉਹਨਾਂ ਮਾਂਗਾਂ ਵਿੱਚ ਚੀਰੀਆਂ ਵਿੱਚ ਸਿੰਦੂਰ ਜਿਹਾ ਪਾਇਆ ਸਜਦਾ ਹੁੰਦਾ ਸੀ, ਉਹੀ ਸਿਰ ਦੀਆਂ ਜਿਹੜੀਆਂ ਮੀਡੀਆਂ ਜਿਹੀਆਂ ਵੱਡੀ ਕੈਂਚੀ ਨਾਲ ਫੜ ਕੇ ਮੁਨੀਆਂ ਜਾ ਰਹੀਆਂ, ਕਿਉਂਕਿ ਉਹ ਜਿਹੜੇ ਮੀਡੀਆਂ ਵਿੱਚ ਉਹ ਸੋਨੇ ਦੇ ਗਹਿਣੇ ਗੁਣੇ ਜੇ ਪਾਏ ਹੈ, ਉਹਨਾਂ ਨੂੰ ਉਹ ਛੇਤੀ ਲੈਣ ਵਾਸਤੇ ਸ਼ਰੀ ਬੰਨ ਦਿੰਦੇ, ਰੋਮੀ ਬੰਨ ਦਿੰਦੇ ਹੈ। ਅਤੇ ਗਲ ਦੇ ਵਿੱਚ ਇਸ ਤਰ੍ਹਾਂ ਉਹਨਾਂ ਦੇ ਧੂੜ ਆ ਰਹੀ ਹੈ, ਮੂੰਹ ਵਿੱਚ ਟੋਬਰਾ ਜਿਹਾ ਪਾ ਕੇ, ਅਤੇ ਕਹਿੰਦੇ ਦੱਸੋ ਹੋਰ ਕਿੱਥੇ ਤਨ ਰੱਖਿਆ ਹੈ। ਜਿਹੜਾ ਸੀਸ ਮਹਿਲਾਂ ਅੰਦਰ ਰਹਿੰਦੀਆਂ ਹੋਈਆਂ ਸੀ, ਹੁਣ ਉਹਨਾਂ ਨੂੰ ਕਹਿੰਦੇ ਨੇੜੇ ਵੀ ਨਹੀਂ ਉਹ ਸ਼ੀਸ਼ ਮਹਿਲ ਦੇ ਬੈਠਣਾ ਮਿਲ ਰਿਹਾ, ਨੇੜੇ ਨਹੀਂ ਹੋ ਰਿਹਾ ਹੈ। ਇਹ ਆਦਿ ਈਸ਼ਵਰ, ਇਹ ਬਜ਼ੁਰਗ ਬਾਬੇ, ਸਭ ਤੋਂ ਵੱਡੇ, ਤੈਨੂੰ ਅਨੇਸ਼ ਹੈ, ਨਮਸਕਾਰ ਹੈ। ਇਹ ਆਦਿ ਪੁਰਖ, ਸਭ ਤੋਂ ਮੁੱਢਲੇ ਪੁਰਖ, ਪਹਿਲੇ ਪੁਰਖ, ਤੇਰਾ ਕਿਸੇ ਨੇ ਆਦੰਤ ਨਹੀਂ ਪਾਇਆ ਹੈ। ਤੂੰ ਤਰ੍ਹਾਂ ਤਰ੍ਹਾਂ ਦੇ ਵੇਖ ਜੇ ਭੇਖ ਜੇ ਕਰਕੇ ਦੇਖਦਾ ਹੈ। ਫਿਰ ਇਸ ਤਰ੍ਹਾਂ ਇਹ ਸਾਰਾ ਸ਼ਬਦ ਉਚਾਰਨ ਕੀਤਾ, ਅਤੇ ਉਸ ਤੋਂ ਬਾਅਦ ਜਿਹੜਾ ਬਾਬਰ ਹੈ ਉਹਨੇ ਵੇਖਿਆ ਵੀ ਜਿਹੜੇ ਫਕੀਰ ਹੈ ਇਹ ਜ਼ਿਆਦਾ ਭੰਗ ਭੁੰਗ ਪੀਂਦੇ ਹੁੰਦੇ, ਅਤੇ ਉਹ ਭੰਗ ਜੀ ਅੱਗੇ ਲਿਆ ਰੱਖੀ ਮਹਾਰਾਜ ਵੀ ਸ਼ਕੋ ਮਹਾਰਾਜ ਰੁਗੜਾ ਰੁਗੜਾ ਲਾ ਕੇ ਗੁਰੂ ਮਹਾਰਾਜ ਨੇ ਇਹ ਸ਼ਬਦ ਰਾਹੀਂ ਦਰਸਾਇਆ ਵੀ ਅਸੀਂ ਭੰਗ ਪੀਣੇ ਫਕੀਰ ਨਹੀਂ ਹੈ। ਅਸੀਂ ਤਾਂ ਹੇ ਵਾਹਿਗੁਰੂ, ਜਿਹੜਾ ਤੇਰਾ ਭਾਉ ਹੈ, ਤੇਰਾ ਡਰ ਅਦਵ ਹੈ ਹਿਰਦੇ ਅੰਦਰ, ਇਹੀ ਕਹਿੰਦੇ ਸੁਖਨਦਾਰ ਹੀ ਭੰਗ ਹੈ। ਅਤੇ ਉਹ ਭੰਗ ਜੀ ਕੋਨੇ ਵਿੱਚ ਰੱਖਦੇ ਹੁੰਦੇ, ਫਕੀਰ ਜਦੋਂ ਲੋੜ ਪੈਂਦੀ ਉਹਦੇ ਵਿੱਚੋਂ ਕੱਢ ਲੈਂਦੇ, ਰਗੜ ਕੇ ਛੱਡ ਲੈਂਦੇ। ਕਹਿੰਦੇ ਸਾਡਾ ਜਿਹੜਾ ਚਿੱਤ ਹੈ ਇਹੀ ਪਰਮੇਸ਼ਰ, ਇਹਦੇ ਵਿੱਚ ਜਿਹੜਾ ਤੇਰਾ ਦਰ ਰੂਪ ਭੰਗ ਹੈ, ਭਾਉ ਰੂਪੀ ਸੁੱਖਾ ਹੈ, ਇਹ ਰੱਖਣ ਵਾਲਾ ਖਲੜੀ ਚਿੱਤੀ ਸਾਡਾ, ਕਹਿੰਦੇ ਖਲੜੀ ਹੈ, ਕੋਨਾ ਹੈ, ਬਟੂਆ ਹੈ, ਇਸ ਤਰ੍ਹਾਂ ਤੇਰੀ ਜਿਹੜਾ ਡਰ ਰੂਪ ਭੰਗ ਪੀ ਕੇ ਮੈਂ ਮਹਾਰਾਜ ਸੰਸਾਰ ਤੋਂ ਅਤੀਤ ਹੋਣ ਕੇ ਦੀਵਾਨਾ ਹੋ ਗਿਆ, ਮਸਤਾਨਾ ਹੋ ਗਿਆ। ਮਨਬੁੱਧ ਰੂਪ ਜਿਹੜੇ ਹੱਥ ਹੈ ਇਹੀ ਕਾਸਾ ਬਣਿਆ ਹੋਇਆ ਹੈ। ਫਕੀਰਾਂ ਕੋਲ ਪਿਕਿਆ ਵਾਲਾ ਠੁੱਠਾ ਜਿਹਾ ਹੁੰਦਾ ਹੈ, ਕੌਲਾ ਜਿਹਾ ਹੁੰਦਾ ਹੈ, ਕਹਿੰਦੇ ਮਨਬੁੱਧ ਰੂਪ ਹੱਥ ਹੀ ਇਹ ਕੌਲਾ ਹੈ। ਅਤੇ ਉਹ ਕੋਲੇ ਵਿੱਚ ਪਿਕਿਆ ਪਾਈ ਦੀ ਖਾਣ ਪੀਣ, ਕਹਿੰਦੇ ਤੇਰੇ ਦਰਸ਼ਨਾਂ ਦੀ ਭੁੱਖ ਹੈ, ਖਾਹਸ਼ ਹੈ, ਇਹ ਪ੍ਰਾਪਤ ਹੋਵੇ ਭਿਕਸ਼ਾ। ਇਹ ਵਾਹਿਗੁਰੂ ਆਪਦੇ ਸਾਰ ਸੰਗਤ ਰੂਪੀ ਦਰ 'ਤੇ ਖੜੋਤਾ ਹੋਇਆ, ਨਿਥਾ ਭਰਤੀ ਤੇਰੇ ਦਰਸ਼ਨਾਂ ਰੂਪ ਜਿਹੜੀ ਭਿਕਸ਼ਾ ਹੈ ਇਹ ਮੰਗਦਾ ਹੀ ਨਹੀਂ, ਮੈਨੂੰ ਖਾਹਸ਼ ਹੈ, ਤੇਰੇ ਦਰਸ਼ਨਾਂ ਦੇ ਵਿੱਚ ਹੀ ਮੈਂ ਮਹਾਰਾਜ ਸਮਾਈ ਮਸਤੀ ਧਾਰਨ ਕਰਦਾ। ਮੈਂ ਆਪਦੇ ਸਾਰ ਸੰਗਤ ਰੂਪੀ ਧਰਤਾ ਮਹਾਰਾਜ ਦਰਸ਼ਨਾਂ ਦੀ ਭਿਖਿਆ ਮੰਗਦਾ ਹਾਂ, ਇਹ ਭਾਈ ਇਹ ਕਿਰਪਾ ਕਰਕੇ ਦਰਸ਼ਨ ਬਖਸ਼ੀਏ। ਬਾਬਰ ਕਹਿੰਦਾ ਮਹਾਰਾਜ ਤਾਂ ਖੁਦਾ ਦੇ ਭਗਤ, ਮੈਂ ਤਾਂ ਨੀਵਾਂ ਹਾਂ, ਮੈਂ ਤਾਂ ਭਗਤੀ ਨਹੀਂ ਕਰ ਸਕਦਾ। ਮਹਾਰਾਜ ਕਹਿੰਦੇ ਜਿਹੜਾ ਕੇਸਰ ਹੈ ਉਹਦੇ ਫੁੱਲ ਸਾਰਿਆਂ ਨੂੰ ਹੀ ਸਾਰੇ ਲੈ ਕੇ ਗਲ ਵਿੱਚ ਪਾ ਲੈਂਦੇ, ਕਸਤੂਰੀ ਸਾਰੇ ਗ੍ਰਹਿਣ ਕਰ ਲੈਂਦੇ, ਹਰਨ ਦੀ ਖਲ ਜਿਹੜੀ ਹੈ ਉਹ ਤੋਂ ਵੀ ਕੋਈ ਨਫ਼ਰਤ ਨਹੀਂ ਕਰਦੇ, ਸਾਰੇ ਲੈ ਲੈਂਦੇ। ਸਾਰਿਆਂ ਸਰੀਰਾਂ 'ਤੇ ਚੜ੍ਹਦੀ ਹੈ, ਸਾਰੇ ਸਰੀਰਾਂ ਦੇ ਕੰਮ ਆਉਂਦੀ ਹੈ। ਇਸੇ ਤਰ੍ਹਾਂ ਜਿਹੜਾ ਬਾਬਰ ਚੰਦਨ ਹੈ ਉਹਦੀ ਖੁਸ਼ਬੂ ਸਾਰੇ ਲੈ ਲੈਂਦੇ ਹੈ ਅਤੇ ਸਾਰਿਆਂ ਨੂੰ ਬਾਬਰ ਚੰਦਨ ਖੁਸ਼ਬੂਦਾਰ ਕਰ ਦਿੰਦਾ। ਇਸੇ ਤਰ੍ਹਾਂ ਕਹਿੰਦੇ ਭਗਤਾਂ ਦੀ ਗਿਆਤ ਹੈ, ਬੁੱਧੀ ਹੈ, ਜਿਹੜੇ ਉਹਨਾਂ ਕੋਲ ਕਰ ਦਿੰਦੇ ਉਹਨਾਂ ਨੂੰ ਭਾਵ ਭਗਤੀ ਦੀ ਖੁਸ਼ਬੂ ਸਹਿਤ ਕਰ ਦਿੰਦੇ ਆ, ਭਗਤੀ ਖੁਸ਼ਬੂ ਬਖਸ਼ ਦਿੰਦੇ ਸਾਰਿਆਂ ਨੂੰ, ਸੱਚ ਚੰਦਨ ਰੂਪੀ ਬਣਾ ਦਿੰਦੇ, ਭਗਤ ਭਗਤੀ ਬਣਾ ਦਿੰਦੇ। ਜਿਸ ਤਰ੍ਹਾਂ ਘਿਓ ਵਾਲਾ ਜਿਹੜਾ ਕੋਈ ਭਾਂਡਾ ਹੈ ਕੁਪਾ ਜਿਹਾ ਹੁੰਦਾ ਹੈ ਉਹਦੇ 'ਚੋਂ ਸਭ ਕੜਕੜ ਖਾਈ ਜਾਂਦੇ, ਇਸ ਤਰ੍ਹਾਂ ਰੇਸ਼ਮੀ ਵਸਤਰ ਹੈ ਉਹ ਕੀੜਿਆਂ ਤੋਂ ਪੈਦਾ ਹੁੰਦਾ ਹੈ, ਉਹਦੀ ਕੋਈ ਵਿਚਾਰ ਨਹੀਂ ਕਰਦਾ ਵੀ ਇਹ ਤਾਂ ਬੈੜਾ ਹੈ। ਇਸ ਤਰ੍ਹਾਂ ਤਾਂ ਵਾਹਿਗੁਰੂ ਦਾ ਭਗਤ ਭਾਵੇਂ ਕਿਸੇ ਵਰਨ ਵਿੱਚੋਂ ਹੋ ਜਾਏ ਉਹਦੀ ਕੋਈ ਕੋਈ ਵਿਚਾਰ ਨਹੀਂ ਹੁੰਦੀ, ਭਗਤੀ ਦੇ ਪ੍ਰਤਾਪ ਕਰਕੇ ਉਹ ਮਹਾਨ ਹੈ। ਇਹ ਪਰਮੇਸ਼ਰ ਤੇਰੇ ਜਿਹੜੇ ਨਾਮ ਵਿੱਚ ਜੁੜੇ ਹੋਏ ਨਿਵੇਂ ਰਹਿੰਦੇ ਆ, ਨਿਮਰਤਾ ਸਹਿਤ ਰਹਿੰਦੇ ਅਤੇ ਬਿਰਤੀ ਲਾਈ ਰੱਖਦੇ ਹਨ, ਮੈਨੂੰ ਮਾਰਾ ਉਹਨਾਂ ਦੇ ਦਰ ਤੋਂ ਨਾਮ ਦੀ ਪਿਖਿਆ ਆਪਣੇ ਪਵਿੱਤਰ ਦਰਸ਼ਨ ਦਾਰ ਦੀ ਜਿਹੜੀ ਸੋਹਣੀ ਪਿਖਿਆ ਪਾ ਦੇਈਏ, ਦਰਸ਼ਨ ਕਰਕੇ ਤ੍ਰਿਪਤ ਹੋ ਜਾਵਾਂ, ਜਾਂ ਨਾਮ ਦੀ ਪਿਖਿਆ ਛੱਕ ਕੇ ਲੋਕ ਪ੍ਰਦੋਖ ਦੇ ਪਦਾਰਥਾਂ ਵੱਲੋਂ ਮੈਂ ਇੱਛਾ ਤੋਂ ਰਹਿਤ ਹੋਣ, ਇਸ ਤਰ੍ਹਾਂ ਹੋ ਜਾ ਰੱਜ ਜਾਵਾਂ, ਤ੍ਰਿਪਤ ਹੋ ਜਾਵਾਂ, ਅਗਾਏ ਪੂਰਨ ਰੱਜਾਂ। ਇਸ ਤਰ੍ਹਾਂ ਗੁਰੂ ਮਹਾਰਾਜ ਨੇ ਜਣਾਇਆ ਵੀ ਅਸੀਂ ਜਿਵੇਂ ਬਾਕੀ ਲੋਕ ਤਰ੍ਹਾਂ ਤਰ੍ਹਾਂ ਦੇ, ਕੋਈ ਸੁਲਫੇ ਪੀ ਜਾਂਦਾ, ਕੋਈ ਤੰਬਾਕੂ ਪੀ ਜਾਂਦਾ, ਕੋਈ ਸੁੱਖਾ ਪੀ ਜਾਂਦਾ, ਕੋਈ ਅੱਜ ਕੱਲ੍ਹ ਡੋਡਿਆਂ ਦਾ ਚਮਚਾ ਲਾਈ ਜਾਂਦੇ, ਕੋਈ ਫੀਮ ਖਾਈ ਜਾਂਦਾ, ਕੋਈ ਸ਼ਾਮ ਨੂੰ ਪਿਆਲਾ ਟੇਕਿਆਂ 'ਤੇ ਖੜ੍ਹੇ ਹੈ। ਹੋਏ ਕਹਿੰਦੇ ਅਸੀਂ ਹੋਏ ਜੇ ਨਹੀਂ ਹੈ, ਜਿਵੇਂ ਕਿਸੇ ਵਿਦਵਾਨ ਨੇ ਕਿਹਾ ਪੋਸਤ ਭੰਗ ਅਫੀਮ ਮਦ ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਵੀ ਜਿਹੜਾ ਪੋਸਤ ਹੈ ਅਤੇ ਭੰਗ ਹੈ, ਸੁੱਖਾ ਹੈ, ਸੁਲਫਾ ਹੈ, ਇੱਕ ਸੁੱਖਾ ਹੁੰਦਾ ਇੱਕ ਭੰਗ ਹੁੰਦੀ ਹੈ, ਇਹਦੇ ਵਿੱਚ ਥੋੜ੍ਹਾ ਜਿਹਾ ਫਰਕ ਹੈ ਵੀ ਭੰਗ ਜ਼ਿਆਦਾ ਨਸ਼ੇ ਵਾਲੀ ਹੁੰਦੀ ਹੈ। ਉਸ ਜਿਹੜੇ ਕੋਈ ਗਾਂਜਾ ਗੂੰਜਾ ਜਿਹਾ ਹੁੰਦਾ ਨਾ, ਵੀ ਇੱਕ ਕਿਸਮ ਹੀ ਹੈ ਨਾ ਸੁੱਖੇ ਦੀ, ਉਹਨੂੰ ਜ਼ਿਆਦਾ ਉਹ ਦਾਣੇ ਦੁਨੇ ਜਿਹੇ ਨਿੱਕੇ ਨਿੱਕੇ ਜਿਹੇ ਪੱਤੇ ਜਿਹੇ ਹੁੰਦੇ, ਉਹਨੂੰ ਇਹ ਜਿਹੜੇ ਸੁੱਖਾ ਪੀਣ ਵਾਲੇ ਕਹਿੰਦੇ ਇਹ ਵਧੀਆ ਕਿਸਮ ਦਾ ਹੈ। ਇਸ ਤਰ੍ਹਾਂ ਉਹਦੇ ਵਿੱਚੋਂ ਜਿਹੜਾ ਕੋਈ ਉਹ ਹੱਥਾਂ ਨਾਲ ਮਰ ਮੁੜ ਕੇ ਜੇ ਕੱਢਿਆ ਜਾਵੇ, ਉਹਨੂੰ ਸੁਲਫਾ ਵੀ ਕਹਿ ਦਿੰਦੇ, ਭੰਗ ਵੀ ਕਹਿ ਦਿੰਦੇ, ਉਹਦੀ ਬੱਤੀ ਜੀ ਲੈ ਕੇ ਜਾਂ ਹੁੱਕੀ ਜੀ ਪਾ ਕੇ ਉਹਨੂੰ ਫਿਰ ਪੀਂਦੇ ਆ, ਵੀ ਭੰਗ ਪੀਤੀ ਹੈ ਮੈਂ। ਮਹਾਰਾਜ ਕਹਿੰਦੇ ਹੋਏ ਜੀ ਅਸੀਂ ਭੰਗ ਪੀਣੇ ਨਹੀਂ ਹੈਗੇ, ਇਹ ਤਾਂ ਵੀ ਜਿਹੜੀ ਅਪੋਸਤ ਹੈ ਅਤੇ ਭੰਗ ਹੈ ਅਤੇ ਅਫੀਮ ਹੈ ਅਤੇ ਮਦ ਜਿਹੜਾ ਸ਼ਰਾਬ ਦਾ ਹੈ, ਇਹ ਜਿਹੜਾ ਕੋਈ ਪੀਂਦਾ ਹੈ ਕਹਿੰਦੇ ਉਤਰ ਜਾਏ ਪ੍ਰਭਾਤ, ਜਦੋਂ ਦਿਨ ਚੜ੍ਹਿਆ ਹੁੰਦਾ ਨਾ, ਦਿਨ ਚੜ੍ਹਦੇ ਨਾਲੇ ਸਭ ਲੱਗ ਹੱਡ ਉੱਡ ਜਿਹੇ ਖਿਲਰੇ ਪਏ ਹੁੰਦੇ, ਇਹਨਾਂ ਦੇ ਸਾਰਿਆਂ ਨੇ ਹਾਈ ਧੁਆਈ ਮਚਾਉਂਦੇ ਹੁੰਦੇ। ਨਾਮ ਖੁਮਾਰੀ ਨਾਨਕਾ, ਵੀ ਨਾਮ ਦੀ ਜਿਹੜੀ ਮਸਤੀ ਹੈ ਇਹ ਐਸੀ ਹੈ, ਜਿਹੜਾ ਇਹ ਨਾਮ ਦਾ ਨਸ਼ਾ ਲੈਂਦਾ, ਨਾਮ ਜਪਦਾ ਹੈ, ਉਹ ਦਿਨੇ ਰਾਤ ਹੀ ਉਹਨੂੰ ਨਸ਼ਾ ਰਹਿੰਦਾ ਨਾਮ ਦਾ, ਨਾਮ ਦੀ ਮਸਤੀ ਰਹਿੰਦੀ ਹੈ, ਬਾਕੀ ਤਾਂ ਐਸਾ ਹੀ ਹੈ। ਇਸ ਕਰਕੇ ਮਹਾਰਾਜ ਨੇ ਜਾਣੀ ਇਹ ਜਿਹੜੇ ਕੋਈ ਗੁਰੂ ਕੇ ਸਿੱਖ ਹੈ ਆਪਣੇ ਰਾਹੀਂ, ਜਿਨ੍ਹਾਂ ਨੇ ਭਗਤੀ ਕਰਨੀ, ਉਹ ਇਹੋ ਜਿਹੇ ਭੰਗਾਂ ਵਿੱਚ ਨਾ ਫਸ ਫੁਸ ਜਾਣ, ਜਿਵੇਂ ਮੁਸਲਮਾਨ ਭੰਗ ਪੀਂਦੇ ਹੈ, ਤੇ ਉਹ ਇਸੇ ਤਰ੍ਹਾਂ ਕੁੰਡੀ ਜੀ ਨਹੀਂ ਹੁੰਦੀ ਹੈ ਤੇ ਉਹ ਕਲੜੀ ਹੁੰਦੀ ਹੈ, ਇੱਕ ਸਿਲਾ ਜੀ ਹੁੰਦੀ ਹੈ, ਉਹਦੇ 'ਤੇ ਰੱਖ ਕੇ ਰੁਗੜ ਰੁਗੜ ਲੈਂਦੇ ਨੇ। ਇਸ ਤਰ੍ਹਾਂ ਸਾਡਾ ਚੇਤੀ ਖਲੜੀ ਹੈ, ਚੇਤੀ ਇਹ ਸਿਲਾ ਹੈ, ਇਹਦੇ ਵਿੱਚ ਹੀ ਇਹਦੇ ਰਾਹੀਂ ਅਸੀਂ ਜਿਹੜਾ ਦੇਰਾ ਦਰਵ ਹੈ, ਇਹ ਭੰਗ ਹੈ, ਇਹ ਰਗੜੀ ਹੈ, ਧਾਰਨ ਕੀਤੀ ਹੈ। ਸੋ ਰਹੋ ਵਿਚਾਰ ਇਸ ਤਰ੍ਹਾਂ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮੁਖਾਰਬਿੰਦ ਤੋਂ ਆਪਣੇ ਇਹ ਸ਼ਬਦ ਉਚਾਰਨ ਕਰਕੇ ਇਹਨੂੰ ਸੁਣਾਇਆ ਹੈ, ਉਸ ਤੋਂ ਬਾਅਦ ਜਿਹੜਾ ਬਾਬਰ ਹੈ ਜਿਵੇਂ ਨੇ ਮੱਥੇ ਟੇਕ ਕੇ ਅਤੇ ਆਪਣੇ ਮੁੱਖੋਂ ਸ਼ਰਧਾ ਭਰੇ ਬਚਨ ਬੋਲਿਆ, ਅਤੇ ਗੁਰੂ ਨਾਨਕ ਸਾਹਿਬ ਜੀ ਨੇ ਜੋ ਬਰਰੂ ਬਚਨ ਕੀਤੇ, ਇਸ ਨੂੰ ਰਾਜ ਭਾਗ ਪੁਸ਼ ਦਰ ਪੀੜ੍ਹੀ ਦਰ ਪੀੜ੍ਹੀ ਉਹ ਜਿਹੜਾ ਪ੍ਰਸੰਗ ਹੈ ਉਹ ਅੱਜ ਦੇ ਦੀਵਾਨ ਵਿੱਚ ਆ ਰਿਹਾ ਹੈ। ਉਹ ਜਿਵੇਂ ਵੀ ਆਉਂਦਾ ਸੀ ਸੁਣੀਏ, ਇਸ ਬਿਦ ਸੁਣ ਬਾਬਰ ਤਬੈ। ਇਸ ਤਰ੍ਹਾਂ ਦਾ ਜਿਹੜਾ ਸ਼ਬਦ ਹੈ ਗੁਰੂ ਨਾਨਕ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਜਦੋਂ ਬਾਬਰ ਨੇ ਸੁਣਿਆ ਹੈ, ਬੰਧਨ ਕੀਏ ਕਰ ਬੰਦ, ਉਸੇ ਵੇਲੇ ਕਹਿੰਦੇ ਦੋਵੇਂ ਹੱਥ ਬੰਨ ਕੇ, ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਨਮਸਕਾਰ ਕੀਤੀ। ਇਸ ਨੇ ਬੋਲਿਓ ਦੀਨ ਵਿਸਾਲ ਹੋਏ, ਬਹੁਤਾ ਦੀਨ ਹੋ ਕੇ, ਬਹੁਤਾ ਨਿਮਾਣਾ ਨਿਮਰਤਾ ਸਹਿਤ ਹੋ ਕੇ ਬੋਲਿਆ ਹੈ, ਅਵਲੋਕਤ ਸੁਖ ਕੰਦ, ਸੁਖਾਂ ਦੇ ਬੱਦਲ ਰੂਪ ਹੈ ਗੁਰੂ ਨਾਨਕ ਸਾਹਿਬ ਉਹਨਾਂ ਵੱਲੀ ਤੱਕ ਕੇ ਉਹਨਾਂ ਦੇ ਦਰਸ਼ਨ ਕਰਕੇ, ਚੌਪਈ ਮੈਂ ਜਾਣੇ ਅਬ ਨਿਸਚੇ ਕਰਕੇ, ਬੋਲਿਆ ਬਾਬਰ ਕੇ ਗੁਰੂ ਨਾਨਕ ਸਾਹਿਬ ਮੈਂ ਚੰਗੀ ਤਰ੍ਹਾਂ ਭਰੋਸਾ ਕਰਕੇ ਆਪ ਨੂੰ ਜਾਣ ਲਿਆ, ਤੁਮ ਖੁਦਾਏ ਵਿਚਰਤ ਤਨ ਧਰਕੇ। ਮੈਨੂੰ ਤਾਂ ਇਉਂ ਹੀ ਕਹਿੰਦੇ ਹੁਣ ਦਿਸਦਾ ਵੀ ਤੁਸੀਂ ਤਾਂ ਖੁਦਾ ਹੋ, ਖੁਦਾ ਹੀ ਗੁਰੂ ਨਾਨਕ ਦਾ ਰੂਪ ਸਰੂਪ ਧਾਰਨ ਕਰਕੇ ਫਿਰ ਰਿਹਾ ਧਰਤੀ 'ਤੇ। ਬਿਲਕੁਲ ਇਹ ਸੁਣਾ ਨਹੀਂ, ਬਾਬਰ ਨੇ ਕਿਹਾ ਵੀ ਗੁਰੂ ਨਾਨਕ ਸਾਹਿਬ ਪਰਮੇਸ਼ਰ ਖੁਦਾ ਹੀ ਸੀ, ਭੱਟਾ ਨੇ ਵੀ ਆਪ ਨਰਾਇਣ ਕਲਾ ਧਾਰ ਜਗ ਮੈਂ ਪਰ ਬਰੇਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸੋ ਇਸ ਕਰਕੇ ਗੁਰੂ ਨਾਨਕ ਦੇ ਗੋਬਿੰਦ ਰੂਪ ਹੈ, ਪਰਮੇਸ਼ਰ ਰੂਪ ਹੈ, ਸਭ ਤੋਂ ਵੱਡਾ ਸਤਿਗੁਰੂ ਨਾਨਕ ਖੁਦਾ, ਸਭ ਤੋਂ ਅਕਾਲ ਪੁਰਖ ਸਭ ਤੋਂ ਵੱਡਾ, ਇਸ ਕਰਕੇ ਗੁਰੂ ਨਾਨਕ ਗੁਰੂ ਪਰਮੇਸ਼ਰ ਦਾ ਰੂਪ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਬਾਕੀ ਸਾਰਿਆਂ ਫਕੀਰਾਂ ਹੁਕਮਰਾਂ ਤੋਂ ਮਹਾਨ ਹਨ। ਸੋ ਕਹਿ ਰਿਹਾ ਮਹਾਰਾਜ ਮੈਂ ਤਾਂ ਇਹ ਜਾਣਿਆ ਵੀ ਸਰੀਰ ਧਾਰ ਕੇ ਖੁਦਾਈ ਫਿਰ ਰਿਹਾ ਵਿਚਰ ਰਿਹਾ ਹੈ। ਦੀਜੈ ਬਾਰ ਮੋਕੋ ਅਬ ਐਸੇ, ਗੁਰੂ ਨਾਨਕ ਸਾਹਿਬ ਖੁਦਾ ਰੂਪ ਆਪ ਮੈਨੂੰ ਇਸ ਤਰ੍ਹਾਂ ਦਾ ਵਰ ਦੇਈਏ ਜੀ, ਜਗ ਪਾਤਸ਼ਾਹ ਹੋਵੋ ਮੈਂ ਜੈਸੇ, ਇਸ ਤਰ੍ਹਾਂ ਸੰਸਾਰ ਦੇ ਵਿੱਚ ਮੈਂ ਬਹੁਤ ਵੱਡਾ ਮਹਾਰਾਜ ਚੱਕਰਵਰਤੀ ਪਾਤਸ਼ਾਹ ਹੋਵਾਂ, ਮਾਨ ਹੋ ਜਾਵਾਂ, ਕੁਰਸੀ ਅਪਰ ਬਿਕੁਰਸੀ ਤਾਏ, ਇਸੇ ਤਰ੍ਹਾਂ ਮਾਰਾ ਕੁਰਸੀ ਹੋਰ ਕੁਰਸੀ ਭਾਵ ਪੀੜ੍ਹੀ ਦਰ ਪੀੜ੍ਹੀ, ਇਸੇ ਤਰ੍ਹਾਂ ਪੁਸ ਦਰ ਪੁਸਤਕੋ, ਇੱਕ ਪੀੜ੍ਹੀ ਨਹੀਂ ਅੱਗੇ ਅਗਲੀ ਪੀੜ੍ਹੀ ਵੀ ਹੈ, ਇਸ ਪੁਸਤ ਵਿੱਚ ਨਹੀਂ ਅਗਲੀ ਪੁਸਤ ਵਿੱਚ ਹੀ, ਬਹੁਤ ਪੀੜ੍ਹੀਆਂ ਤੱਕ, ਬਹੁਤ ਪੁਸਤਾਂ ਤੱਕ, ਭੋਗਹਿ ਪਾਤਸ਼ਾਹੀ ਸੁਖ ਪਾਈ, ਮੇਰੀ ਅੰਸ ਵੰਸ਼ ਮਾਰਾ ਪਾਤਸ਼ਾਹੀ ਦਾ ਸੁਖ ਭੋਗੇ ਤੇ ਸੁਖ ਪਾਵੇ, ਚਾਰ ਪਦਾਰਥ ਤੁਮ ਕਰ ਮਾਹੀ, ਤੁਸੀਂ ਗੁਰੂ ਨਾਨਕ ਖੁਦਾ ਰੂਪੋ ਚਾਰੇ ਪਦਾਰਥ ਤੁਹਾਡੇ ਹੱਥਾਂ ਵਿੱਚ ਹਨ, ਦੇਵੋ ਆਪ ਦੇਰ ਕੁਛ ਨਾਹੀ, ਜੋ ਮਹਾਰਾਜ ਦੇ ਦਿੰਦੇ ਹੋ ਦੇਰੀ ਕੁਛ ਨਹੀਂ ਹੈ, ਇਸ ਕਰਕੇ ਦੇਰੀ ਨਾ ਲਾਓ, ਚਾਰੇ ਪਦਾਰਥ ਹੀ ਮੈਨੂੰ ਦੇ ਦਿਓ, ਪਾਤਸ਼ਾਹੀ ਬਖਸ਼ ਦਿਓ ਪੀੜ੍ਹੀ ਦਰ ਪੀੜ੍ਹੀ। ਮਹਾਂਪੁਰਖ ਹੋਏ ਅਧਿਕ ਉਦਾਰਾ, ਕਿਸ ਸਿਆਣੇ ਕਹਿੰਦੇ ਜਿਹੜੇ ਮਹਾਂਪੁਰਖ ਵੱਡੇ ਪੁਰਖ ਹੁੰਦੇ ਬਹੁਤ ਵੱਡੇ ਉਦਾਰਾ ਸਖੀ ਦਾਤੇ ਹੁੰਦੇ ਕਰ ਹੈ ਰੰਕ ਤੇ ਅਤ ਸਿਰ ਦਾਰਾ ਇਹਨੇ ਕਹਿੰਦੇ ਇਸ ਕੋਲ ਸਖੀ ਦਾਤੇ ਜਿਹੜਾ ਕੋਈ ਕੰਗਾਲ ਹੁੰਦਾ ਉਹਨੂੰ ਬਹੁਤ ਵੱਡਾ ਸਰਦਾਰ ਬਣਾ ਦਿੰਦੇ ਨ੍ਰਿਪ ਤੇ ਰੰਕ ਬਣਾਵੇ ਤੂਰਨ ਕੋਈ ਬਹੁਤ ਵੱਡਾ ਰਾਜਾ ਹੁੰਦਾ ਉਸਨੂੰ ਕਹਿੰਦੇ ਬੜੀ ਛੇਤੀ ਕੰਗਾਲ ਨੰਗ ਮਲੰਗ ਬਣਾ ਦਿੰਦੇ ਇਸ ਪ੍ਰਕਾਰ ਕੇ ਤੁਮ ਪ੍ਰਭ ਪੂਰਨ ਇਸ ਤਰ੍ਹਾਂ ਦੇ ਗੁਰੂ ਨਾਨਕ ਸਾਹਿਬ ਤੁਸੀਂ ਪੂਰੇ ਮਾਲਕ ਜੋ ਚਾਹੋ ਕਰ ਕਰਾ ਸਕਦੇ ਹੋ ਛਿਨਮੈ ਰਾਓ ਰੰਗ ਕੋ ਕਰੀ ਰਾਓ ਰੰਗ ਕਰ ਡਾਰੇ ਰੀਤੇ ਭਰੇ ਭਰੇ ਸਖਨਾਵੈ ਜੈ ਤਾਕੋ ਵਿਵਹਾਰੇ ਪਰਮੇਸ਼ਰ ਕਰ ਸਕਦਾ ਹੈ ਜੋ ਚਾਹੇ ਉਹ ਕਰ ਸਕਦਾ ਹੈ ਅਦਲ ਬਦਲ ਜਿਹੜੀ ਹੈ ਨਾ ਇਹ ਪਰਮੇਸ਼ਰ ਕਰਦਾ ਹੈ ਬਾਕੀ ਮਨੁੱਖ ਵਿੱਚ ਆਪੇ ਵੀ ਕਰੀ ਕਰਾਈ ਜਾਂਦਾ ਜਿਵੇਂ ਕੋ ਸਾਧੂ ਮਹਾਤਮਾ ਨੂੰ ਪੁੱਛਣ ਲੱਗਿਆ ਕਹਿੰਦੇ ਵੀ ਪਰਮੇਸ਼ਰ ਕੀ ਕੰਮ ਕਰਦਾ ਹੈ ਅਤੇ ਉਹ ਕਹਿਣ ਲੱਗੇ ਜਿਹੜਾ ਤੇਰੇ ਪਾਸੋਂ ਨਾ ਹੋ ਸਕੇ ਮੇਰੇ ਪਾਸੋਂ ਨਾ ਹੋਵੇ ਉਹ ਕਹਿੰਦੇ ਕੰਮ ਪਰਮੇਸ਼ਰ ਕਰਦਾ ਹੈ ਕਹਿਣ ਲੱਗਿਆ ਜੀ ਉਹ ਕੀ ਕਹਿੰਦੇ ਜਿਹੜਾ ਅਦਲ ਬਦਲ ਹੈ ਨਾ ਥਾਂ ਠਾਂ ਹੈ ਇਹ ਰੱਬ ਕਰਦਾ ਹੈ ਕਹਿੰਦਾ ਜੀ ਥੋੜ੍ਹਾ ਜਿਹਾ ਖੋਲ੍ਹ ਕੇ ਸਮਝਾਓ ਕਹਿੰਦੇ ਲੈ ਖੋਲ੍ਹ ਕੇ ਸਮਝਾਉਣਾ ਚਾਹੁੰਦਾ ਅਤੇ ਫਿਰ ਤੂੰ ਉਹ ਕਰ ਜਿੱਥੇ ਮੈਂ ਹੇਠਾਂ ਬੈਠਾ ਨਾ ਉੱਥੇ ਤੋਂ ਤੂੰ ਬੈਠ ਅਤੇ ਮੈਨੂੰ ਬਿਠਾ ਆਪਣੇ ਥਾਂ ਹੁਣ ਇਹ ਦੱਸ ਦਿੰਦਾ ਖੋਲ੍ਹ ਕੇ ਉਹ ਪਾਤਸ਼ਾਹ ਨੇ ਸੁਣ ਕੇ ਉੱਠਿਆ ਕਹਿੰਦਾ ਲਓ ਜੀ ਮੇਰੇ ਥਾਂ ਤੁਸੀਂ ਬੈਠੋ ਮੈਂ ਤੁਹਾਡੇ ਕੋਲ ਹੇਠਾਂ ਬੈਠਦਾ ਅਤੇ ਦੱਸੋ ਖੋਲ੍ਹ ਕੇ ਜਦੋਂ ਹੇਠਾਂ ਬੈਠ ਗਿਆ ਅਤੇ ਉਹ ਮਹਾਤਮਾ ਉੱਪਰ ਬਹਿ ਗਏ ਤਖਦੇ ਕਹਿੰਦੇ ਦੱਸੋ ਜੀ ਕਹਿੰਦੇ ਦੱਸਣਾ ਕੀ ਹੈ ਗੱਲ ਤਾਂ ਖੋਲ੍ਹ ਕੇ ਦੱਸਦੀ ਹੈ ਕਹਿੰਦੇ ਯਾਰ ਸਾਹਮਣੇ ਹੀ ਹੈ ਮੇਰੇ ਵਰਗੇ ਨੰਗ ਮਲੰਗ ਨੂੰ ਪਾਤਸ਼ਾਹ ਬਣਾ ਕੇ ਬਿਠਾ ਤੇਰੇ ਵਰਗੇ ਥੱਲੇ ਸੁੱਟ ਦਿੰਦਾ ਬੈਠਾ ਨਾ ਥੱਲੇ ਤੂੰ ਆਹੀ ਕਹਿੰਦੇ ਰੱਬ ਕਰਦਾ ਹੈ ਜਿਹੜਾ ਕੋਈ ਬੜਾ ਤਾਂ ਨੂੰ ਚਿਹਰੇ ਨੂੰ ਚੱਕ ਕੇ ਥੱਲੇ ਮਾਰਦਾ ਹੈ ਫਿਰ ਮੈਨੂੰ ਤਾਂ ਤਰਲੇ ਜੇ ਕਰਦਾ ਬਖਸ਼ ਲੈ ਬਖਸ਼ ਲੈ ਮਰ ਗਿਆ ਮਰ ਗਿਆ ਜਿਹੜਾ ਮਰ ਗਿਆ ਜਾਂ ਮਰ ਗਿਆ ਕਹਿੰਦਾ ਉਹਨੂੰ ਚੱਕ ਕੇ ਤਾਂ ਬਿਠਾ ਦਿੰਦਾ ਵੀ ਚੱਲ ਚੱਲ ਤੂੰ ਵੀ ਲੈ ਲਾ ਆਪਣੀਆਂ ਉਹ ਜਦੋਂ ਫਿਰ ਔਖਾ ਸੌਖਾ ਜਿਹਾ ਹੁੰਦਾ ਫਿਰ ਕਹਿੰਦੇ ਚੰਗਾ ਹੁਣ ਤੂੰ ਤੇਰਾ ਵੇਖ ਲਿਆ ਹੁਣ ਤੂੰ ਠੇਠਾਂ ਆ ਜਾ ਇਸ ਤਰ੍ਹਾਂ ਇਹ ਪਰਮੇਸ਼ੁਰ ਜਿਹੜਾ ਉਹ ਕਰ ਸਕਦਾ ਗੁਰੂ ਨਾਨਕ ਸਾਹਿਬ ਨੂੰ ਪਾਤਸ਼ਾਹ ਕਹਿ ਰਿਹਾ ਕਿ ਮਹਾਰਾਜ ਤੁਸੀਂ ਤਾਂ ਦੇਰੀ ਨਹੀਂ ਲਾ ਸਕਦੇ ਕੰਗਾਲ ਤੋਂ ਰੰਕ ਅਤੇ ਰੰਕ ਤੋਂ ਕੰਗਾਲ ਬਣਾ ਸਕਦੇ ਹੋ ਪਾਤਸ਼ਾਹ ਨੂੰ ਨੰਗ ਮਲੰਗ ਅਤੇ ਨੰਗ ਮਲੰਗ ਨੂੰ ਪਾਤਸ਼ਾਹ ਬਣਾ ਸਕਦੇ ਹੋ ਇਸ ਪ੍ਰਕਾਰ ਕੇ ਤੁਮ ਪ੍ਰਭ ਪੂਰਨ ਇਸ ਤਰ੍ਹਾਂ ਦੇ ਤੁਸੀਂ ਮਾਰਾ ਪੂਰੇ ਮੇਰੇ ਮਾਲਕ ਹੋ ਗੁਰੂ ਨਾਨਕ ਸਾਹਿਬ ਜੇ ਪ੍ਰਸੰਨਤਾ ਰਾਵਰ ਕੇਰੀ ਗੁਰੂ ਨਾਨਕ ਸਾਹਿਬ ਜੀ ਆਪ ਜੀ ਦੀ ਜੇ ਮੇਰੇ ਉੱਪਰ ਪ੍ਰਸੰਨਤਾ ਹੈ ਮਹਾਨ ਖੁਸ਼ੀ ਹੈ ਪੂਰਨ ਚਹੋ ਕਾਮਨਾ ਮੇਰੀ ਮੇਰੀ ਇਹ ਜਿਹੜੀ ਕਾਮਨਾ ਤੁਸੀਂ ਪੂਰੀ ਕਰਿਆ ਚਾਹੁੰਦੇ ਹੋ ਫਿਰ ਪੀੜ੍ਹੀ ਦਰ ਪੀੜ੍ਹੀ ਮਹਾਰਾਜ ਮੈਨੂੰ ਰਾਜ ਭਾਗ ਪਾਤਸ਼ਾਹੀ ਬਖਸ਼ੋ ਜੀ ਜੋ ਜਾਚਿਓ ਸੋਈ ਅਬ ਦੀ ਜੋ ਮਹਾਰਾਜ ਤੁਹਾਡੇ ਕੋਲੋਂ ਹੱਥ ਜੋੜ ਕੇ ਮੰਗਿਆ ਉਹੀ ਮੈਨੂੰ ਦੇ ਦਈਏ ਮਹਾਂਪੁਰਖ ਜੀ ਕਰਨਾ ਕੀ ਜੈ ਤੁਸੀਂ ਮਹਾਂਪੁਰਖ ਹੋ ਵੱਡੇ ਪੁਰਖ ਹੋ ਕਿਰਪਾ ਕਰ ਦਈਏ ਦੋਹਰਾ ਕਿਰਪਾ ਦ੍ਰਿਸ਼ਟ ਅਬ ਲੋਕ ਕਹਿ ਸਵੇਰੇ ਬਾਬਰ ਨੂੰ ਹੱਥ ਜੋੜਿਆ ਦੇਖ ਕੇ ਮੇਹਰ ਭਰੀ ਨਿਗਾਹ ਨਾਲ ਬੋਲਤ ਭੇ ਸਤ ਪਾਏ ਗੁਰੂ ਨਾਨਕ ਸਾਹਿਬ ਸੁਤੇ ਸਦੀ ਸੱਚੇ ਸੁੱਚੇ ਪ੍ਰੇਮ ਵਿੱਚ ਆ ਕੇ ਬੋਲੇ ਹਨ ਜਗ ਪਾਤਸ਼ਾਹੀ ਭੋਗ ਹੋ ਚੰਗਾ ਵੀ ਬਾਬਰ ਸੰਸਾਰ ਦੀ ਜਿਹੜੀ ਪਾਤਸ਼ਾਹੀ ਦਾ ਸੁਖ ਤੂੰ ਭੋਗੇਗਾ ਜਬ ਲਗ ਕਰੋ ਨਿਆਏ ਜਦੋਂ ਤੱਕ ਤੁਹਾਡੀ ਕਹਿੰਦੇ ਕੁਲ ਦੇ ਵਿੱਚ ਨਿਆ ਹੁੰਦਾ ਰਹੇਗਾ ਉਹਨਾਂ ਚਿਰ ਤੁਹਾਡੀ ਕੁਲ ਦੇ ਵਿੱਚ ਸੰਸਾਰ ਦੀ ਪਾਤਸ਼ਾਹੀ ਦਾ ਸੁੱਖ ਰਹੇਗਾ ਤੁਸੀਂ ਪਾਤਸ਼ਾਹੀਆਂ ਦਾ ਸੁੱਖ ਪੁਸ਼ਤ ਦਰ ਪੁਸ਼ਤ ਭੋਗੋਗੇ ਜਿੰਨਾ ਚਿਰ ਇਨਸਾਫ਼ ਕਰੋਗੇ ਚੌਪਈ ਜਬ ਤੁਮਰੀ ਕੁੱਲ ਨਿਆਇ ਨ ਹੋਵੇ। ਕਹਿੰਦੇ ਵੀ ਸੁਣ ਲੈ ਬਾਬਰ, ਜਦੋਂ ਤੁਹਾਡੀ ਕੁੱਲ ਦੇ ਵਿੱਚ ਨਿਆਂ ਨੀ ਨਾ ਹੋਵੇਗਾ, ਗਰੀਬ ਗੁਰੂ ਨੂੰ ਮਾਰੋਗੇ, ਤੁਸੀਂ ਦੁੱਖ ਦੇਵੋਗੇ। ਪਾਤਸ਼ਾਹਿਤ ਸਗਰੀ ਸੋਖ ਹੋਵੇ ਹੈ। ਇਸੇ ਵੇਲੇ ਵੀ ਜਿਹੜਾ ਖੁਦਾ ਹੈ ਸਾਰੀ ਪਾਤਸ਼ਾਹੀ ਤੁਹਾਡੀ ਖੋਹ ਲਏਗਾ, ਭਾਵ ਅਸੀਂ ਸਾਰੀ ਤੁਹਾਡੀ ਪਾਰਸ਼ੀ ਕੋ ਖਿੰਜ ਲਵਾਂਗੇ। ਦੇਸ਼ ਵਿਦੇਸ਼ ਜੀਤ ਬਹੁ ਧਰਨੀ। ਇਸੇ ਕਰਕੇ ਹੁਣ ਵੀ ਬਾਬਰ ਦੇਸਾਂ ਪ੍ਰਦੇਸਾਂ ਦੀ ਬਹੁਤੀ ਧਰਤੀ ਨੂੰ ਫਤਿਹ ਕਰਕੇ ਪੁੰਚੋ ਰਾਜ ਕਰੋ ਬਲ ਕਰਨੀ। ਬਲ ਦਾ ਜਿਹੜਾ ਕਰਨਾ ਹੈ ਉਹਦੇ ਬਲ ਕਰਕੇ ਤੇ ਧਰਤੀ ਦਾ ਰਾਜ ਭੋਗ ਬਈ ਸੁਖਮਾਨ। ਸੁਣ ਬਾਬਰ ਕਰ ਹਰਖ ਅਪਾਰਾ। ਮਹਾਰਾਜ ਨੇ ਵਰ ਦਿੱਤਾ ਵੀ ਦਰਪੁਰ ਪਾਤਸ਼ਾਹੀ ਦਾ ਸੁਖ ਭੋਗ ਸੁਣ ਕੇ ਦੁਆਬਰ ਨੇ ਬੜੀ ਪ੍ਰਸੰਨਤਾ ਕੀਤੀ। ਪਦ ਪੰਕਜ ਬੰਦਾ ਹੈ ਬਹੁ ਬਾਰਾ। ਉੱਠ ਉੱਠ ਕੇ ਬਾਰ ਬਾਰ ਮਹਾਰਾਜ ਦੇ ਚਰਨਾਂ ਤੇ ਨਮਸਕਾਰਾਂ ਕਰ ਰਿਹਾ ਹੈ। ਨਿਮਰ ਹੋਏਗਾ ਬਿਨਾ ਬਖਾਨੀ। ਬਹੁਤ ਹੀ ਨਿਮਰਤਾ ਸਹਿਤ ਨੀਵਾਂ ਜਾ ਹੋ ਕੇ ਉਸਨੇ ਬੇਨਤੀ ਵਿੱਚ ਲਫ਼ਜ਼ ਕਹੇ ਹਨ। ਧੰਨ ਧੰਨ ਪ੍ਰਭ ਸਦ ਗੁਣ ਖਾਨੀ। ਤੁਸੀਂ ਹਮੇਸ਼ਾ ਗੁਣਾਂ ਦੇ ਖਾਣ ਹੋ ਤੇ ਧੰਨ ਹੋ ਮਾਲਕ। ਤਬ ਸੈਨਾ ਕੇ ਨਰ ਸਭ ਆਏ। ਇੰਨੇ ਨੂੰ ਜਿੰਨੇ ਬਾਬਰ ਦੀ ਫੌਜ ਦੇ ਪੁਰਸ਼ ਸੀ ਉਹ ਆ ਪਹੁੰਚੇ ਹਨ। ਦਰਸ ਕਰਹਿ ਚਰਨਨ ਲਪਟਾਏ। ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਦੇ ਆ ਸਾਰੇ ਚਰਨੀ ਲੱਗਦੇ ਹਨ। ਚੌਹਦੇ ਸ਼ਪੀਰ ਭੂਰ ਤਬ ਹੋਈ। ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਦੇ ਚਾਰੇ ਤਰਫੀ ਇਹ ਬਾਬਰ ਦੀ ਫੌਜ ਦੀ ਬੜੀ ਭੀੜ ਜੀ ਹੋ ਗਈ, ਮੱਥੇ ਟੇਕਣ ਵਾਲੇ ਬਹੁਤੇ ਹੋ ਰਹੇ। ਧਾਏ ਧਾਏ ਆਵੇ ਸਭ ਕੋਈ। ਹੋਰ ਵੀ ਜਿਹੜੇ ਕੋਈ ਆਏ ਹੈ ਉਹ ਵੀ ਦੌੜ ਦੌੜ ਕੇ ਆ ਰਹੇ ਹਨ। ਦੋਹਰਾ ਸ੍ਰੀ ਨਾਨਕ ਕੇ ਬਰ ਦਏ। ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ, ਗੁਰੂ ਨਾਨਕ ਸਾਹਿਬ ਜੀ ਦੇ ਬਰ ਦੇਣ ਕਰਕੇ ਬਾਬਰ ਭਾ ਪਾਤਸ਼ਾਹ। ਇਸ ਤਰ੍ਹਾਂ ਵੀ ਗੁਰੂ ਅੰਗਦ ਸਾਹਿਬ ਜੀ ਜਿਹੜਾ ਬਾਬਰ ਸੀ ਨਾ ਉਹ ਪਾਤਸ਼ਾਹ ਹੋ ਗਿਆ ਸੀ। ਦਿੱਲੀ ਆਦਿਕ ਦੇਸ਼ ਲੈ, ਦਿੱਲੀ ਤੋਂ ਆਦਿ ਲੈ ਕੇ ਕਾਬਲ ਕੰਧਾਰ ਗਜਨੀ ਤੱਕ ਦੇ ਸਾਰੇ ਦੇਸ਼ਾਂ ਨੂੰ ਲੈ ਕੇ ਬਿਲਸੇ ਸੁਖ ਜਗ ਮਾਹੇ। ਉਸ ਬਾਬਰ ਨੇ ਕਹਿੰਦੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਸੁੱਖ ਹੈ ਉਹ ਮਰਨਾ ਭੋਗਣਾ ਕੀਤੇ। ਕਰੁਣਾ ਨਿਧ ਦੇਖੇ ਬਹਰ, ਜੋ ਕਿਰਪਾ ਦੇ ਖਜ਼ਾਨੇ ਸਤਿਗੁਰੂ ਹੈ ਉਹਨਾਂ ਨੂੰ ਫੇਰੇ ਬਾਬਰ ਨੇ ਦੇਖਿਆ ਹੈ। ਕੈਦ ਬਿਖੈ ਨਰ ਨਾਰ, ਦੇਖੇ ਆਪ ਜੀ ਨੇ ਇੱਧਰ ਉੱਧਰ ਵੀ ਬਾਬਰ ਦੀ ਫੌਜ ਦੇ ਵਿੱਚ ਬਹੁਤ ਜਿਹੜੇ ਲੋਕ ਹੈ ਇਸਤਰੀ ਪੁਰਸ਼ ਕੈਦ ਕੀਤੇ ਹੋਏ ਹੈ। ਦੁੱਖ ਪਾਵਤ ਕੁਰਲਾਤ ਹੈ, ਕੈਦ ਕੀਤੇ ਦੁੱਖ ਪਾ ਰਹੇ ਹੈ ਤੇ ਕੁਰਲਾ ਰਹੇ ਚੀਕਾਂ ਮਾਰ ਰਹੇ ਹੈ। ਜੋ ਬਨ ਕਮਲ ਤੁਖਾਰ, ਇਸ ਤਰ੍ਹਾਂ ਕਹਿੰਦੇ ਇਸ ਤਰ੍ਹਾਂ ਕਮਲਾਂ ਦਾ ਬਗੀਚਾ ਉਹਦੇ ਤੇ ਬਰਫ਼ ਪੈ ਜਾਏ, ਗਲ ਜਾਂਦਾ ਹੈ, ਸੜ ਜਾਂਦਾ ਹੈ। ਸਾਰੇ ਕਹਿੰਦੇ ਇਸ ਤਰ੍ਹਾਂ ਬੜੇ ਕਮਲਾਂ ਦੇ ਬਗੀਚੇ ਮੁਰਝਾਏ ਪਏ ਹਨ। ਚੌਪਈ ਬਾਬਰ ਸੋਂ ਬੋਲੇ ਤੇਹ ਕਾਲਾ। ਉਹਨਾਂ ਵੱਲੀ ਦੇਖ ਕੇ ਬਾਬਰ ਦੇ ਸਾਰ ਸਤਿਗੁਰੂ ਜੀ ਆ ਬੋਲੇ ਚੱਲੇ। ਛੋਟਾ ਕੈਦ ਜੋ ਗਹੀ ਬਿਸਾਲਾ, ਜਿਹੜੀਆਂ ਕੈਦ ਵੀ ਤੂੰ ਪਠਾਣੀਆਂ ਠਕਰਾਣੀਆਂ, ਹੋਰ ਪਠਾਣ ਫੜੇ ਹਿੰਦਵਾਣੀਆਂ ਫੜੀਆਂ ਸਾਰੀਆਂ ਵੀ ਛੱਡ ਦੇ। ਸੌਜ ਖਸੋਟੀ ਜੋ ਇਨ ਕੇਰੀ, ਜਿਹੜੀ ਇਹਨਾਂ ਦੇ ਘਰਾਂ ਦੀ ਤੇਰੇ ਫੌਜੀਆਂ ਨੇ ਸਮੱਗਰੀ ਜੀ ਸਾਜੋ ਸਮਾਨ ਜਾ ਲੁੱਟਿਆ ਫੁੱਟਿਆ ਖੋਇਆ ਖਿੰਜਿਆ। ਮਨ ਬਚ ਹਮਾਰ ਦੇਹ ਫੇਰੀ, ਸਾਡਾ ਬਚਨ ਮੰਨ ਕੇ ਸਾਰੀਆਂ ਵਸਤੂਆਂ ਇਹਨਾਂ ਨੂੰ ਵਾਪਸ ਕਰ ਦੇ ਬੋੜ ਦੇ। ਕਮਲ ਬਦਨ ਕੀ ਗਿਰਾ ਸੁਣੀ ਜਬ, ਕਮਲ ਵਰਗੇ ਮੁੱਖ ਹੈ ਉਹਨਾਂ ਦੇ ਮੁੱਖ ਤੋਂ ਜਦੋਂ ਸਤਿਗੁਰੂ ਨੇ ਵਚਨ ਸੁਣੇ ਬਾਬਰ ਨੇ। ਸਪਤ ਛੁਡਾਏ ਨਰ ਨਾਰੀ ਸਭ, ਉਸੇ ਵੇਲੇ ਬਾਬਰ ਨੇ ਕਹਿ ਕੇ ਜਿੰਨੇ ਇਸਤਰੀ ਪੁਰਸ਼ ਫੜੇ ਹੋਏ ਸੀ ਸਾਰੇ ਛੁਡਾ ਦਿੱਤੇ, ਹਨਬੰਦ ਖਲਾਸੀ ਕਰਵਾ ਦਿੱਤੀ। ਆਪਣੀ ਸੌਜ ਪਛਾਣੀ ਜਾਹੀ, ਇਸੇ ਤਰ੍ਹਾਂ ਜਿਹਨੇ ਜਿਹਨੇ ਵੀ ਮੇਰੀ ਆਹ ਚੀਜ਼ ਹੈ ਮੇਰੀ ਆਹ ਚੀਜ਼ ਹੈ ਉਹ ਕਹਿੰਦੇ ਪਛਾਣ ਲਈ। ਦਈ ਦਿਵਾਏ ਦੇਰ ਕੀ ਨਾਹੀ, ਬਾਬਰ ਨੇ ਕਹਿ ਕੇ ਫੌਜੀਆਂ ਨੂੰ ਤੇ ਜੋ ਕੁਛ ਉਹਨਾਂ ਦਾ ਦਬਾ ਦਿੱਤਾ ਕੋਈ ਦੇਰੀ ਨੀ ਕੀਤੀ ਹੈ, ਕਹਿ ਦਿੱਤਾ ਵੀ ਆਪੋ ਆਪਣੀ ਚੀਜ਼ ਪਛਾਣੋ ਤੇ ਚੁੱਕੋ ਲੈ ਜਾਓ, ਆਪੋ ਆਪਣੀ ਸੌਜ ਸੰਭਾਰੀ। ਫਿਰ ਹੇਮਨਾ ਬਾਜੀ ਲੋਕਾਂ ਨੇ ਆਪੋ ਆਪਣੀਆਂ ਜਿਹੜੀਆਂ ਚੀਜ਼ਾਂ ਜਿਹੀਆਂ ਸੰਭਾਲ ਲਈਆਂ। ਨਿਜ ਨਿਕੇਤ ਗਮਨੇ ਨਰ ਨਾਰੀ। ਉਸ ਵੇਲੇ ਜਿਹੜੇ ਇਸਤਰੀ ਪੁਰਸ਼ ਆਪੋ ਆਪਣੇ ਘਰਾਂ ਨੂੰ ਚੱਲੇ ਹਨ। ਸਭ ਹਿੰਨਕੋ ਲੈ ਆਪਣੇ ਸਾਥਾ। ਨਾਨਕ ਸਾਹਿਬ ਜੀ ਜਿਹਨੇ ਹੇਮਨਾ ਬਾਜੀ ਕਦੀ ਕੀਤੇ ਸਾਰਿਆਂ ਨੂੰ ਆਪਣੇ ਨਾਲ ਲੈ ਲਿਆ। ਗਏ ਨਗਰ ਮਹਿਪੁਨ ਜਗਨਾਥਾ। ਦੇ ਮਾਲਕ ਫਿਰ ਏਮਨਾਬਾਦ ਨਗਰ ਵਿੱਚ ਚਲੇ ਗਏ ਹਨ। ਸੋਰਠਾ ਦੇਖਿਓ ਨਗਰ ਉਜਾਰ। ਜਾ ਕੇ ਏਮਨਾਬਾਦ ਦੇਖਿਆ ਨਾ ਤੇ ਉਜਾੜ ਹੋਇਆ ਪਿਆ, ਉਜੜਿਆ ਪਿਆ। ਨਰ ਨਾਰੀ ਜਹ ਕੋ ਨਹੀਂ। ਏਮਨਾਬਾਦ ਵਿੱਚ ਨਾ ਕੋਈ ਇਸਤਰੀ ਨਾ ਕੋਈ ਪੁਰਸ਼ ਦਿਸ ਰਿਹਾ ਹੈ। ਆਸਾ ਰਾਗ ਮਜਾਰ। ਉਸ ਵੇਲੇ ਆਪ ਜੀ ਬਰਾਗ ਵਿੱਚ ਆ ਗਏ। ਆਸਾ ਰਾਗ ਦੇ ਵਿਚਕਾਰ ਸ਼ਬਦ ਉਚਾਰਿਓ ਸ੍ਰੀ ਗੁਰੂ। ਸਵਾਏ ਮਾਨ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ। ਆਸਾ ਮਹੱਲਾ ਪਹਿਲਾ, ਕਹਾ ਸੋ ਖੇਲ ਤਬੇਲਾ ਘੋੜੇ। ਬਰਾਗ ਵਿੱਚ ਆ ਕੇ ਕਹਿੰਦੇ ਹਨ ਜਿੱਥੇ ਆ ਖੇਲਾਂ ਵਾਲੇ ਸਥਾਨ ਬਣੇ, ਤਵੇਲੇ ਘੋੜੇ ਹੁੰਦੇ ਸੀ, ਤਵੇ ਘੋੜਿਆਂ ਦੇ ਤਵੇਲੇ ਬਣੇ ਸੀ, ਵੀ ਹੁਣ ਖੇਲਾਂ ਵਾਲੇ ਸਥਾਨ ਕਿੱਥੇ ਹੈ, ਉਹ ਵੀ ਖਤਮ ਹੈ। ਜਿੱਥੇ ਤਵੇਲੇ ਹੁੰਦੇ ਸੀ ਘੋੜਿਆਂ ਦੇ, ਉਹ ਘੋੜਿਆਂ ਦੇ ਤਵੇਲੇ ਕਿੱਥੇ, ਉਹ ਵੀ ਨਹੀਂ ਦਿਸ ਰਹੇ ਹੈ। ਨਾ ਖੇਡ ਕਰਨ ਵਾਲੇ ਸਥਾਨ ਦਿਖ ਰਹੇ, ਸਭ ਉਜਾੜ ਹੋਏ ਪਏ। ਜਾਂ ਇਸੇ ਤਰ੍ਹਾਂ ਕਿੱਥੇ ਉਹ ਖੇਡ ਕੀ ਖੇਲਾਂ ਹਨ, ਪਾਣੀ ਵਾਲੀਆਂ ਜਿਨ੍ਹਾਂ ਦੇ ਵਿੱਚ ਘੋੜੇ ਪਾਣੀ ਪੀਂਦੇ ਸੀ, ਇਸੇ ਤਰ੍ਹਾਂ ਉਹ ਘੋੜਿਆਂ ਦੇ ਜਿਹੜੇ ਤਵੇਲੇ ਉਹ ਕਿੱਥੇ ਹਨ, ਉਹ ਵੀ ਹੈ ਨਹੀਂ ਹਨ। ਕਹਾ ਤੇਰੀ ਸਹਿਨਾਈ। ਜਿੱਥੇ ਅੱਗੇ ਭੇਰੀਆਂ ਵੱਜਦੀਆਂ ਅਤੇ ਸਰਨਾਈਆਂ ਵੱਜਦੀਆਂ ਸੀ, ਉਹ ਕਿੱਥੇ ਹਨ। ਜਿਹੜਾ ਛੋਟਾ ਨਗਾਰਾ ਹੈ ਉਹਨੂੰ ਭੇਰੀ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਇਸ ਤੋਂ ਥੋੜ੍ਹਾ ਜਿਹਾ ਵੱਡਾ ਹੋਵੇ ਉਹਦਾ ਨਾਂ ਨਗਾਰਾ, ਇਸੇ ਤਰ੍ਹਾਂ ਕਿਸੇ ਦਾ ਨਾਂ ਪਟੈ, ਕਿਸੇ ਦਾ ਨਾਂ ਪਣਵ ਹੈ। ਕੋਈ ਉਹ ਲੋਹੇ ਦੀਆਂ ਸਿੱਖਾਂ ਨਾਲ ਵਜਾਉਣ ਵਾਲੇ ਹੁੰਦੇ, ਕੋਈ ਇਸੇ ਤਰ੍ਹਾਂ ਡੰਡੇ ਦੇ ਉੱਤੇ ਖੁਦੋ ਜੀ ਲਾਈ ਹੁੰਦੀ ਉਹਦੇ ਨਾਲ ਵਜਾਉਂਦੇ ਹੁੰਦੇ ਆ। ਬੈਂਡ ਬਾਜਿਆਂ ਕੋਲ ਸਭ ਤਰ੍ਹਾਂ ਦੇ ਛੋਟੇ ਵੱਡੇ ਜਿਹੇ ਹੁੰਦੇ ਹੈ। ਇਸ ਤਰ੍ਹਾਂ ਕਈਆਂ ਨੂੰ ਇੱਕ ਪਾਸੇ ਮੜਿਆ, ਕਈ ਦੋ ਪਾਸੇ ਮੜੇ ਹੁੰਦੇ ਹੈ, ਦੋ ਖੁਦਮਾਨੀਆਂ ਲੈ ਕੇ ਵਜਾਉਂਦੇ ਹੈ। ਵੱਡਾ ਸਾਰਾ ਜਿਹੜਾ ਹੁੰਦਾ ਹੈ ਉਹਦੀ ਇੱਕੋ ਇੱਕੋ ਦੋ ਜੀ ਹੁੰਦੀ, ਕੋਈ ਉਹਦੇ ਪਾਸੇ ਮੜਿਆ ਹੁੰਦਾ ਹੈ, ਉਸੇ ਨਾਲ ਹੀ ਉਹ ਇੱਕੋ ਪਾਸੇ ਮਾਰ ਮੁਰ ਕੇ ਵਜਾਉਂਦੇ। ਇਸ ਤਰ੍ਹਾਂ ਕਹਿੰਦੇ ਉਹ ਜਿਹੜੇ ਕਿੱਥੇ ਛੋਟੇ ਲਗਾ ਰਹੇ ਹੈ ਤੇ ਕਿੱਥੇ ਉਹ ਸ਼ਹਿਨਾਈਆਂ ਹਨ। ਕਹਾ ਸੋ ਤੇਗ ਬੰਦ ਗਾ ਡੇਰੜ। ਕਹਿੰਦੇ ਉਹ ਜਿਹੜੇ ਤੇਗਾਂ ਨੂੰ ਬੰਨਣ ਵਾਲੇ ਗਾ ਡੇੜ ਕੀਏ ਸੂਰਮੇ ਸੀ, ਉਹ ਕਿੱਥੇ ਹਨ, ਉਹ ਵੀ ਨਹੀਂ ਦਿਸ ਰਹੇ। ਤੇਗਾਂ ਦੇ ਬੰਨਣ ਵਾਲੇ ਸੂਰਮੇ, ਜਾਂ ਕਹਾ ਸੋ ਤੇਗ ਬੰਦ ਗਾ ਡੇਰੜ, ਵੀ ਤੇਗਾਂ ਬੰਨਣ ਵਾਲੇ ਵੀ ਕਿੱਥੇ ਨੇ ਤੇ ਗੱਡੇ ਕਿੱਥੇ ਦੇ, ਰੜ ਰਸ ਕਿੱਥੇ ਹਨ। ਕਹਾ ਸੋ ਲਾਲ ਕਵਾਈ। ਇਸੇ ਤਰ੍ਹਾਂ ਜਿਹੜੀਆਂ ਲਾਲ ਪੁਸ਼ਾਕਾਂ ਪਾਉਣ ਵਾਲੇ ਸੀ ਉਹ ਕਹਿੰਦੇ ਕਿੱਥੇ ਹਨ ਅੱਜ ਕੱਲ। ਕਹਾ ਸੋ ਆਰਸੀਆ ਮੋਹ ਬੰਕੇ। ਇਸੇ ਤਰ੍ਹਾਂ ਉਹ ਜਿਹੜੀਆਂ ਆਰਸੀਆਂ ਸ਼ੀਸ਼ੇ ਵਾਲੀਆਂ ਅੰਗੂਠੀਆਂ ਜਿਹੀਆਂ ਸੀ ਉਹ ਕਿੱਥੇ ਹਨ, ਇਸ ਜਿਨ੍ਹਾਂ ਵਿੱਚੋਂ ਸੋਹਣੇ ਬੰਗ ਮੂੰਹ ਦੇਖੇ ਜਾਂਦੇ ਸੀ। ਉਹ ਜਿਹੜੇ ਕਹਿੰਦੇ ਸ਼ੀਸ਼ਿਆਂ ਵਰਗੇ ਮੂੰਹ ਬੰਗ ਸੁੰਦਰ ਸਨ, ਉਹ ਜਿਨ੍ਹਾਂ ਦੇ ਮੂੰਹ ਸ਼ੀਸ਼ ਆਰਸੀਆਂ ਸ਼ੀਸ਼ਿਆਂ ਵਰਗੇ ਸੁੰਦਰ ਸੀ, ਉਹ ਕਿੱਥੇ ਹਨ ਅੱਜ ਕੱਲ੍ਹ। ਏਮਨਾਬਾਦ ਦੇ ਵਿੱਚ ਤਾਂ ਹੁਣ ਕੋਈ ਦਿਸ ਨਹੀਂ ਰਿਹਾ, ਸਭ ਮਰੇ ਪਏ ਹਨ। ਇਹੋ ਜਗ ਤੇਰਾ ਤੂੰ ਗੋਸਾਈ। ਇਹ ਪਰਮੇਸ਼ਰ ਇਹ ਸੰਸਾਰ ਤੇਰਾ ਆਪਣਾ ਹੈ, ਤੂੰ ਇਸ ਦਾ ਮਾਲਕ ਹੈ ਧਰਤੀ ਦਾ। ਇੱਕ ਘੜੀ ਮੈਂ ਥਾਪ ਥਾਪੇ। ਘੜੀ ਵਿੱਚ ਹੀ ਇਹ ਸੰਸਾਰ ਨੂੰ ਤੂੰ ਥਾਪ ਦਿੰਦਾ, ਉਤਪਤ ਕਰ ਦਿੰਦਾ, ਇਹ ਘੜੀ ਵਿੱਚ ਹੀ ਥਾਪੇ ਨਾਸ ਕਰ ਦਿੰਦਾ, ਪੁੱਟ ਦਿੰਦਾ। ਚਾਰ ਵੰਡ ਦੇਵੈ ਭਾਈ। ਆਪੋ ਵਿੱਚ ਹੀ ਭਰਾਵਾਂ ਦੇਵੇ, ਜਿਹੜੀ ਕੋਈ ਮਾਇਆ ਨੂੰ ਵੰਡ ਦਿੰਦਾ, ਦੂਜਿਆਂ ਭਰਾਵਾਂ ਵਿੱਚ ਰੌੜਾ ਜਿਹਾ ਪਾ ਕੇ ਬਣ ਦੂਜਿਆਂ ਨੂੰ ਦੇ ਦਿੰਦਾ, ਤੂੰ ਐਸਾ ਹੈ। ਰਹਾਉ ਕਹਾ ਸੁਘਰਦਾਰ ਮੰਡਪ ਮਹਿਲਾ, ਮੇਰੇ ਘਰਾਂ ਦੇ ਦਰਵਾਜ਼ੇ ਹੈ ਉਹ ਕਿੱਥੇ ਹਨ? ਘਰ ਕੱਚੇ ਤੇ ਉਹਨਾਂ ਦੇ ਕੱਚੇ ਹੀ ਦਰਵਾਜ਼ੇ ਜੀ, ਉਹ ਕਿੱਥੇ ਹੈ? ਮੰਡਪ ਜਿਹੜੇ ਬੜੇ ਬੜੇ ਸਭਾ ਸਥਾਨ ਸੀ ਉਹ ਕਿੱਥੇ ਹੈ? ਤੇ ਮਹਿਲਾ ਜਿਹੜੇ ਕੋਈ ਸੀਸ ਮਹੱਲ ਉਹ ਕਿੱਥੇ ਹਨ? ਕਹਾ ਸੁਬੰਕ ਸਰਾਈ, ਜਿਹੜੀਆਂ ਸੋਹਣੀਆਂ ਸੁੰਦਰ ਸਰਾਵਾਂ ਸੀ ਉਹ ਕਿੱਥੇ ਹਨ? ਕਹਾ ਸੁਸੇਜ ਸੁਖਾਲੀ ਕਾਮਣ, ਇੱਥੇ ਇਸ ਤਰ੍ਹਾਂ ਜਿਹੜੀ ਸੁਖ ਵਾਲੀ ਸੇਜਾ ਸੀ, ਜਿਹਦੇ ਤੇ ਸੁਖ ਵਾਲੀਆਂ ਸੇਜਾਂ ਤੇ ਕਾਮਨਾ ਬੈਠਦੀਆਂ ਸੀ, ਤਿੰਨ ਬੈਠੀਆਂ ਸੋਹਣੀਆਂ, ਉਹ ਕਿੱਥੇ ਹਨ? ਨਾ ਕਾਮਨਾ ਦੀਆਂ ਨਾ ਸੁਖ ਵਾਲੀਆਂ ਸੇਜਾਂ ਦਿਸ ਰਹੀਆਂ। ਜਿਸ ਵੇਖ ਨੀਂਦ ਨਾ ਪਾਈ, ਨਾ ਕਾਮਨਾ ਨੂੰ ਦੇਖ ਕੇ ਕਹਿੰਦੇ ਨੀਂਦ ਨੀ ਨਾ ਪੈਂਦੀ ਸੀ, ਨੀਂਦ ਨੀ ਆਉਂਦੀ ਸੀ, ਉਹ ਕਿੱਧਰ ਗਈਆਂ ਹਨ? ਕਹਾ ਸੁਪਾਨ ਤੰਬੋਲੀ ਹਰਮਾ, ਇਸੇ ਤਰ੍ਹਾਂ ਜਿਹੜੀਆਂ ਕਹਿੰਦੇ ਪਾਨੇ ਦੇ ਬੀੜ ਪਾਨਾਂ ਦੇ ਤੰਬੋਲੀ ਕੀ ਹੈ, ਬੀੜੇ ਲਾਉਣ ਵਾਲੀਆਂ ਹਰਮਾ ਕੀ ਇਸਤਰੀਆਂ ਸਨ? ਪਾਨਾਂ ਦੇ ਬੀੜੇ ਲਾ ਲਾ ਦੇ ਦਿੰਦੀਆਂ ਸੀ, ਉਹ ਕਿੱਥੇ ਹਨ? ਹੋਈਆ ਛਾਈ ਮਾਈ, ਸਾਰੇ ਕਹਿੰਦੇ ਸ਼ਾਉ ਮਾਊ ਹੋ ਗਈਆਂ, ਸਾਰੀਆਂ ਛੁਪ ਛੁਪ ਗਈਆਂ ਹਨ, ਜਾਂ ਸਾਰੀਆਂ ਸ਼ਾਹੀ ਨਾਸ ਹੋ ਗਈਆਂ, ਮਾਈ ਜੋ ਛਲ ਰੂਪੀ ਸਨ। ਇਸ ਜਰ ਕਾਰਨ ਘਣੀ ਵਿਗੁਤੀ, ਮਹਾਰਾਜ ਕਹਿੰਦੇ ਇਹ ਜਿਹੜੀ ਧਨ ਦੌਲਤ ਹੈ ਇਹਦੇ ਕਾਰਨ ਕਰਕੇ ਬੜੀ ਸ੍ਰਿਸ਼ਟੀ ਖੁਰਾਬ ਹੋਈ, ਖੱਜਲ ਹੋਈ ਹੈ ਤੇ ਹੁੰਦੀ ਹੈ। ਇਨ ਜਰ ਘਣੀ ਖੁਆਰੀ, ਇਸ ਮਾਇਆ ਨੇ ਘੜੀ ਜਿਹੜੀ ਬਹੁਤੀ ਸ੍ਰਿਸ਼ਟੀ ਪਰਮੇਸ਼ਰ ਵੱਲੋਂ ਭੁਲਾਈ ਹੈ, ਇਹਦੇ ਕੋਲ ਮਾਇਆ ਆ ਜਾਂਦੀ, ਮਾਇਆ ਧਾਰੀ ਤੰਨਾ ਬੋਲਾ ਹੋ ਜਾਂਦਾ ਹੈ। ਪਾਪਾ ਬਾਜਹ ਹੋਵੇ ਨਾਹੀ, ਜਿਹੜੀ ਮਾਇਆ ਧਨ ਦੌਲਤ ਪਾਪ ਕੀਤੇ ਤੋਂ ਬਗੈਰ ਇਕੱਠੀ ਨਹੀਂ ਹੁੰਦੀ ਹੈ। ਮੋਇਆ ਸਾਥ ਨ ਜਾਈ, ਜਦੋਂ ਮਨੁੱਖ ਕਹਿੰਦੇ ਮਰਦਾ ਉਸ ਵੇਲੇ ਪਾਪਾਂ ਨਾਲ ਇਕੱਠੀ ਕੀਤੀ ਮਾਇਆ ਨਾਲ ਵੀ ਨਹੀਂ ਜਾਂਦੀ। ਨਾਂਗੇ ਪਾਵੋਂ ਤੇਗੇ ਜਿਨਕੇ ਲੱਖ ਕਰੋੜ, ਜਿਸਨੂੰ ਆਪ ਖਵਾਏ ਕਰਤਾ, ਮਹਾਰਾਜ ਕਹਿੰਦੇ ਜਿਸਨੂੰ ਪਰਮੇਸ਼ਰ ਆਪਣੇ ਵੱਲੋਂ ਭੁਲਾ ਦਿੰਦਾ ਹੈ, ਖਵਾਏ ਕੀ ਭੁਲਾ ਦਿੰਦਾ ਹੈ। ਖੁਸ਼ ਲਏ ਚੰਗਿਆਈ, ਕੋਲੋਂ ਜਿਹੜੇ ਚੰਗੇ ਕੰਮ ਹੈ ਉਹ ਖੋ ਲੈਂਦਾ ਹੈ, ਉਹ ਬੇਮ ਖੋ ਕੇ ਮਾੜੇ ਕੰਮ ਕਰਨ ਲੱਗ ਪੈਂਦਾ ਹੈ। ਕੋਟੀ ਹੂ ਪੀਰ ਵਰਜ ਰਹਾਏ, ਜਿਹੜੇ ਕਰੋੜਾਂ ਪੀਰ ਸੀ ਨਾ ਇਮਨਾਬਾਦ ਦੇ, ਕਹਿੰਦੇ ਸੀ ਅਸੀਂ ਤੁਹਾਡੀ ਰੱਖਿਆ ਕਰਾਂਗੇ, ਸਾਰੇ ਕਹਿੰਦੇ ਉਹ ਰੋਕੇ ਰਹਿ ਗਏ। ਜਾ ਮੀਰ ਸੁਣਿਆ ਧਾਇਆ, ਕਹਿੰਦੇ ਜਿਹੜਾ ਬਾਬਰ ਮੀਰ ਪਾਤਸ਼ਾਹ ਹੈ ਸੁਣਿਆ ਵੀ ਧਾਵਾ ਕਰਕੇ ਆ ਰਿਹਾ ਹੈ, ਤੇ ਉਹ ਪੀਰਾਂ ਨੇ ਕਿਹਾ ਕੋਈ ਫਿਕਰ ਕਰਨ ਦੀ ਲੋੜ ਨਹੀਂ, ਅਸੀਂ ਕਰਾਮਾਤ ਨਾਲ ਸਾਰਿਆਂ ਨੂੰ ਰੋਕਾਂਗੇ, ਇਮਨਾਬਾਦ ਵਿੱਚ ਨਹੀਂ ਆਉਣਾ ਹੋਵਾਂਗੇ। ਕਹਿੰਦੇ ਕੋਈ ਰੋਕ ਨਹੀਂ ਸਕਿਆ ਹੈ ਪੀਰ। ਥਾਨ ਮੁਕਾਮ ਜਲੇ ਬਿਜ ਮੰਦਰ, ਇਸ ਤਰ੍ਹਾਂ ਜਿਹੜੇ ਕੋਈ ਤਕੀਆਂ ਵਾਲੇ ਅਸਥਾਨ ਸੀ, ਹੋਰ ਮੁਕਾਮ ਜਿਹੜੇ ਕੋਈ ਫਕੀਰਾਂ ਦੇ ਰਹਿਣ ਵਾਲੇ ਮੁਕਾਮ ਅਸਥਾਨ ਟਿਕਾਣੇ ਸੀ, ਤੇ ਬਿਜ ਮੰਦਰ ਪੱਕੇ ਪੱਕੇ ਜਿਹੜੇ ਮਹੱਲ ਸੀ ਮੰਦਰ ਹਨ, ਉਹ ਸਭ ਸੜ ਮੱਚ ਗਏ ਅੱਗ ਨਾਲ। ਮੁੱਛ ਮੁੱਛ ਕੋਇਰ ਰੁਲਾਇਆ, ਉਹਨਾਂ ਵਿੱਚ ਜਿਹੜੇ ਕੋਇਰ ਰਹਿੰਦੇ ਸੀ ਟਿੱਕੇ ਰਹਿੰਦੇ ਸੀ, ਉਹਨਾਂ ਨੂੰ ਮੁੱਛ ਮੁੱਛ ਕੇ ਤਛ ਤਛ ਕੇ ਖੋ ਖੋ ਕੇ ਮਿੱਟੀ ਘੱਟੇ ਵਿੱਚ ਰਲਾ ਦਿੱਤਾ। ਕੋਈ ਮੁਗਲ ਨਾ ਹੋਆ ਅੰਧਾ, ਪੀਰ ਕਹਿੰਦੇ ਸੀ ਅਸੀਂ ਮੁਗਲਾਂ ਨੂੰ ਅੰਨੇ ਕਰ ਦਿਆਂਗੇ, ਉਹਨਾਂ ਪੀਰਾਂ ਤੋਂ ਕੋਈ ਮੁਗਲ ਅੰਨਾ ਨਹੀਂ ਹੋ ਸਕਿਆ। ਕਿਨੈ ਨਾ ਪਰਚਾ ਲਾਇਆ, ਕਹਿੰਦੇ ਪਰ ਜਿਹੜਾ ਕਰਾਮਾਤ ਦਾ ਪਰਚਾ ਜਾ ਲਾਇਆ ਨੀ, ਕਿਸੇ ਕਿਰਮ ਕਸ਼ੀਰੀ ਕਰਾਮਾਤ ਦਾ ਵਾਹ ਵਾਸਤਾ ਚੱਲਿਆ ਹੀ ਨਹੀਂ ਹੈ। ਮੁਗਲ ਪਠਾਣਾ ਭਈ ਲੜਾਈ, ਮਹਾਰਾਜ ਕਹਿੰਦੇ ਇਸ ਤਰ੍ਹਾਂ ਮੁਗਲਾਂ ਦੀ ਪਠਾਣਾ ਦੀ ਆਪੋ ਵਿੱਚ ਹੀ ਜਦੋਂ ਲੜਾਈ ਜੀ ਹੋ ਗਈ। ਰਣ ਮਹਿ ਤੇਗ ਵਗਾਈ, ਇਸ ਵੇਲੇ ਕਹਿੰਦੇ ਜੰਗ ਦੇ ਜਿਹੜੀ ਤਲਵਾਰ ਹੈ ਉਹਨਾਂ ਨੇ ਵਗਾਈ ਚਲਾਉਣਾ ਕੀਤੀ, ਓਨੀ ਤੁਪਕ ਤਾਣ ਚਲਾਈ। ਜਿਹੜੇ ਮੁਗਲ ਸੀ ਨਾ ਉਹਨਾਂ ਨੇ ਤਾਂ ਤੁਪਕ ਨੂੰ ਕੰਬਾਈਨ ਬਲ ਨਾਲ ਕਹਿੰਦੇ ਤਿਆਰ ਕਰਕੇ ਚਲਾਉਣਾ ਕੀਤਾ, ਬੰਦੂਕਾਂ ਚਲਾਈਆਂ ਖਿੱਚ ਖਿੱਚ ਕੇ ਤਿਆਰ ਕਰਕੇ, ਓਨੀ ਹੱਥ ਚੜਾਈ ਉਹਨਾਂ ਜਿਹੜੀਆਂ ਪਠਾਣਾਂ ਦੀਆਂ, ਕਹਿੰਦੇ ਸੀ ਬੰਦੂਕਾਂ ਹੱਥੀ ਚਿੜ ਗਈਆਂ, ਉੱਥੇ ਮਿਸ ਮੁਸਤੀਆਂ ਹੋਈਆਂ, ਜਾਂ ਉਹਨਾਂ ਪਠਾਣਾਂ ਨੇ ਹਾਥੀਆਂ ਵਾਲੀ ਫੌਜ ਦੀ ਚੜਾਈ ਮੁਗਲਾਂ ਉੱਪਰ, ਜਾਂ ਉਹਨਾਂ ਨੇ ਹਾਥੀਆਂ ਵਾਲੀ ਤੋਪ ਜਿਹੜੀ ਚੜਾਈ, ਪਰ ਉਹ ਵੀ ਕਹਿੰਦੇ ਉਹ ਚੱਲ ਨਾ ਸਕੀ, ਉਹ ਵੀ ਮਿਸ ਹੋ ਗਈ। ਜਿਨਕੀ ਚੀਰੀ ਦਰਗਹਿ ਫਾਟੀ, ਕਹਿੰਦੇ ਜਿਨ੍ਹਾਂ ਦੀ ਉਮਰ ਰੂਪ ਜਿਹੜੀ ਚਿੱਠੀ ਹੈ, ਜ਼ਿੰਦਗੀ ਰੂਪ ਚਿੱਠੀ ਹੈ, ਉਹ ਵਾਹਿਗੁਰੂ ਦਰਗਾਹ ਵੱਲੋਂ ਕਹਿੰਦੇ ਫਟ ਗਈ ਹੈ। ਤਿੰਨਾ ਮਰਨਾ ਭਾਈ, ਭਰਾਏ ਉਹਨਾਂ ਦਾ ਮਰਨਾ ਹੋ ਗਿਆ, ਮਰ ਗਏ ਹਨ। ਇੱਕ ਹਿੰਦਵਾਣੀ ਅਵਰ ਤੁਰਕਾਣੀ, ਜਿਹੜੇ ਹਿੰਦਵਾਣੀਆਂ ਘਰ ਵਾਲੀਆਂ ਹਿੰਦਵਾਣੀਆਂ ਸੀ, ਹੋਰ ਜਿਹੜੀਆਂ ਮੁਸਲਮਾਨੀਆਂ ਸੀ ਪਠਾਣਾ ਦੀਆਂ, ਭਟਿਆਣੀ ਠਾਕੁਰਾਣੀ, ਜਿਹੜੇ ਕੋਈ ਭੱਟ ਲੋਕ ਹੈ, ਭੱਟ ਸੰਗਿਆ ਵਾਲੇ, ਉਹਨਾਂ ਦੀਆਂ ਘਰ ਵਾਲੀਆਂ ਜਿਹੜੀਆਂ ਭਟਿਆਣੀਆਂ ਹਨ, ਅਤੇ ਜਿਹੜੀਆਂ ਠਕਰਾਣੀਆਂ ਛਤਰਾਣੀਆਂ ਹਨ, ਛਤਰੀਆਂ ਦੇ ਘਰ ਵਾਲੀਆਂ। ਇੱਕ ਨਾ ਪੇਰਣ ਸਿਰ ਖੁਰ ਪਾਟੇ, ਇੱਕ ਨਾ ਦੇ ਜਿਹੜੇ ਪੇਰਣ ਕੀ ਹੈ, ਬੁਰਕੇ ਜੇ ਸੀ, ਸਿਰ ਤੋਂ ਲੈ ਕੇ ਖੁਰ ਪੈਰਾਂ ਤੱਕ ਫਟ ਗਏ ਹਨ। ਇੱਕ ਨਾ ਵਾਸ ਮਸਾਣੀ, ਇੱਕ ਕਹਿੰਦੇ ਮਰ ਗਏ, ਉਹਨਾਂ ਦਾ ਤਮਸਾਣਾ ਵਿੱਚ ਹੀ ਜਾ ਨਿਵਾਸ ਹੋਇਆ, ਉਹ ਸਿਵਿਆਂ ਵਿੱਚ ਪਏ। ਜਿਨਕੇ ਬੰਕੇ ਘਰੀ ਨ ਆਇਆ, ਕਹਿੰਦੇ ਜਿਨ੍ਹਾਂ ਦੇ ਨੌਜਵਾਨ ਸੋਹਣੇ ਪਤੀ ਘਰ ਵਿੱਚ ਨਹੀਂ ਆਏ ਹਨ, ਤਿੰਨ ਕਿਉਂ ਰਹਿਣ ਵਿਹਾਣੀ, ਉਹਨਾਂ ਦੀ ਰਾਤ ਕਿਵੇਂ ਵਿਹਾਵੇ, ਉਹਨਾਂ ਦੀ ਬਰਾਤ ਨਹੀਂ ਰੰਗਦੀ, ਰੋਈ ਰਹੇ ਹਨ। ਆਪੇ ਕਰੇ ਕਰਾਏ ਕਰਤਾ, ਕਰਤਾ ਵਾਹਿਗੁਰੂ ਆਪ ਹੀ ਉਹਨੇ ਕਰੇ, ਆਪੇ ਕਰਾਉਂਦਾ ਹੈ। ਕਿਸ ਨੂੰ ਆਖ ਸੁਣਾਈ ਹੈ, ਪਰਮੇਸ਼ਰ ਤੋਂ ਬਗੈਰ ਵੀ ਹੋਰ ਕਿਹਨੂੰ ਆਖ ਕੇ ਸੁਣਾਉਣਾ ਕਰੀਏ। ਦੁੱਖ ਸੁੱਖ ਤੇਰਾ ਭਾਣੇ ਹੋਵੇ, ਪਰਮੇਸ਼ਰ ਜਿਹੜਾ ਜੀਵਾਂ ਨੂੰ ਦੁੱਖ ਹੈ ਅਤੇ ਸੁੱਖ ਹੈ, ਉਹ ਤੇਰੇ ਭਾਣੇ ਵਿੱਚ, ਤੇਰੇ ਹੁਕਮ ਵਿੱਚ ਹੀ ਹੁੰਦਾ ਹੈ। ਜਦੋਂ ਮਾੜੇ ਜੀਵ ਕਰਦੇ ਆ, ਫਿਰ ਤੇਰਾ ਹੁਕਮ ਹੋ ਜਾਂਦਾ ਵੀ ਹੁਣ ਇਹਨਾਂ ਤੁਹਾਡਾ ਪਤਾ ਚੱਲੇ ਵੀ ਮਾੜੇ ਕਰਮ ਦਾ ਮਾੜਾ ਫਲ ਹੈ, ਜਦੋਂ ਚੰਗੇ ਕਰਮ ਕਰਦੇ ਆ, ਫਿਰ ਹੁਕਮ ਹੋ ਜਾਂਦਾ ਵੀ ਇਹਨੂੰ ਸੁਖੀ ਕਰ ਦਿਓ, ਸੁੱਖ ਦਿਓ, ਉਹ ਤੇਰੇ ਭਾਣੇ ਹੁਕਮ ਅਨੁਸਾਰ ਹੀ ਦੁੱਖ ਸੁੱਖ ਹੁੰਦਾ ਹੈ। ਕਿਸ ਥਾਂ ਜਾਏ ਰੂਹ ਆਈ ਹੈ, ਕਿਸ ਸਥਾਨ ਤੇ ਜਾ ਕੇ ਕਹਿੰਦੇ ਰੋਣਾ ਕਰੀਏ, ਪੁਕਾਰ ਕਰੀਏ, ਇਹ ਤਾਂ ਪਰਮੇਸ਼ਰ ਹੀ ਸੁਣੇ ਤਾਂ ਸੁਣ ਲਏ। ਹੁਕਮੀ ਹੁਕਮ ਚਲਾਏ ਬਿਗਸੈ, ਹੁਕਮੀ ਹੁਕਮ ਕਰਨ ਵਾਲਾ ਆਪਣੇ ਹੁਕਮ ਵਿੱਚ ਲਾ ਕੇ ਸਾਰਿਆਂ ਜੀਵਾਂ ਨੂੰ ਫਿਰ ਬਿਖਸ਼ਾ ਖੁਸ਼ ਹੁੰਦਾ ਹੈ। ਨਾਨਕ ਲਿਖਿਆ ਪਾਈ ਹੈ, ਕਹਿੰਦੇ ਜਿਹੋ ਜਿਹਾ ਕੋਈ ਲਿਖਿਆ ਹੁੰਦਾ ਕਰਮ, ਉਸ ਅਨੁਸਾਰ ਦੁੱਖ ਸੁੱਖ ਪਾਈਦਾ। ਇਸ ਕਰਕੇ ਸ਼ੁਭ ਕਰਮ ਕਰੀਏ ਤੇ ਸੋ ਵੀ ਲਿਖਿਆ ਜਾਏ, ਮਾੜਾ ਨਾ ਕਰੀਏ ਜਿਸ ਕਰਕੇ ਮਾੜਾ ਨਾ ਲਿਖਿਆ ਜਾਏ, ਦੁੱਖ ਨਾ ਪਾਈਏ। ਚੌਪਈ ਇਸ ਬਿਦ ਕਹਿ ਕਰ ਕਰੁਣਾ ਸਦਨ, ਇਸ ਤਰ੍ਹਾਂ ਗੁਰੂ ਮਹਾਰਾਜ ਜੀ ਜੋ ਕਿਰਪਾ ਦੇ ਕਰ ਉਹਨਾਂ ਨੇ ਸ਼ਬਦ ਕਿਹਾ ਹੈ। ਬੈਠੇ ਨਿਕਟ ਨਗਰ ਦੁੱਖ ਕਦਨ, ਮਹਾਰਾਜ ਦੁੱਖਾਂ ਨੂੰ ਕੱਟਣ ਵਾਲੇ ਏਮਨਾਬਾਦ ਨਗਰ ਦੇ ਨੇੜੇ ਬੈਠੇ ਹਨ। ਆਵਨ ਲੱਗੇ ਨਗਰ ਨਰ ਨਾਰੀ, ਏਮਨਾ ਬਾਦ ਦੇ ਜਿਹੜੇ ਇਸਤਰੀ ਪੁਰਸ਼ ਹੈ ਮਹਾਰਾਜ ਦੇ ਕੋਲ ਆਉਣ ਲੱਗੇ ਹਨ। ਕਸ਼ਟ ਸਮਾਂ ਜਿਨ ਭਰ ਭਾ ਭਾਰੀ, ਇਹਨਾਂ ਦੇ ਉੱਪਰ ਕਹਿੰਦੇ ਜਿਹੜਾ ਦੁੱਖ ਦਾ ਸਮਾਂ ਭਾਰੀ ਬੀਤਿਆ ਆਇਆ ਹੈ। ਕੱਟੇ ਖਾਨ ਜਹ ਮ੍ਰਿਤਕ ਪਰੇ, ਇੱਥੇ ਏਮਨਾ ਬਾਦ ਵੀ ਜਿਹੜੇ ਪਠਾਣ ਕੱਟੇ ਪਏ ਤੇ ਮਰੇ ਪਏ ਹਨ। ਅਰੁਣ ਧਰਨ ਸਰੋਣਤ ਬਹੁ ਟਰੇ, ਲਾਲ ਧੀਤੀ ਕਹਿੰਦੇ ਬੜੀ ਲਾਲੋ ਲਾਲ ਹੋਈ ਪਈ ਹੈ, ਲਹੂ ਢਲਿਆ ਪਿਆ, ਡਿੱਗਿਆ ਪਿਆ, ਹਰ ਪਾਸੇ ਖਿਲ ਰਿਹਾ ਪਿਆ। ਆਨਨ ਧੂਰ ਭਰੇ ਜਿਨ ਕੇਰੇ, ਪਠਾਣਾ ਦੇ ਜਿਹੜੇ ਮੂੰਹ ਹੈ ਮਿੱਟੀ ਕੱਟੇ ਨਾਲ ਭਰੇ ਪਏ। ਆਮਿਕ ਖਾਤ ਗੀਦ ਰਵ ਟੇਰੇ, ਉਹਨਾਂ ਦਾ ਮਾਸ ਕਹਿੰਦੇ ਗਿੱਧਾਂ ਗੜਜਾਂ ਖਾ ਰਹੀਆਂ ਤੇ ਉੱਚੀ ਉੱਚੀ ਚੀਕ ਰਹੀਆਂ ਹਨ, ਬੋਲ ਰਹੀਆਂ ਹਨ। ਦੋਹਰਾ ਦਾਰਨ ਰੂਪ ਬਿਰੂਪ, ਭਾਅ ਭਿਆਨਕ ਰੂਪ ਤੋਂ ਕਹਿੰਦੇ ਹੋਰ ਹੀ ਭੈੜਾ ਜਿਹਾ ਰੂਪ ਹੋਇਆ ਪਿਆ ਕਰੂਪ ਜੇ ਬਣੇ ਪਏ ਸਾਰੇ ਦੇਖਤ ਹੈ ਨਰ ਨਾਰ ਇਸ ਤਰ੍ਹਾਂ ਇਸਤਰੀ ਪੁਰਸ਼ ਵੇਖ ਰਹੇ ਹੈ ਪਛਾਣ ਨਹੀਂ ਆਉਂਦੀ ਹੈ ਕਰਤ ਚ ਨਾਰੀ ਆਪਣ ਕੀ ਵੀ ਮੇਰਾ ਆਪਣਾ ਕੌਣ ਸਾਡਾ ਕੌਣ ਦੀ ਪਛਾਣ ਕਰਦੇ ਹਨ ਦਫਨ ਧਰਨ ਮਜਾਰ ਦਿਸਦਾ ਵੀ ਇਹ ਸਾਡਾ ਹੀ ਹੈ ਫਿਰ ਉਹਨੂੰ ਕਹਿੰਦੇ ਧਰਤੀ ਪੁੱਟ ਕੇ ਉਹਦੇ ਵਿੱਚ ਦਫਨਾਉਂਦੇ ਹਨ ਚੌਪਈ ਤੁਰਕ ਹੁਤੇ ਸੇ ਸਭ ਦਫਨਾਏ ਜਿਹੜੇ ਕੋਈ ਮੁਸਲਮਾਨ ਪਠਾਨ ਮਰੇ ਸੀ ਉਹ ਸਾਰੇ ਪੁੱਟ ਪੁੱਟ ਕੇ ਕਬਰਾਂ ਦਫਨਾ ਦਿੱਤੇ ਹਿੰਦੂ ਮਰੇ ਸੇ ਜੇ ਦਾਹ ਕਰਾਏ ਜਿਹੜੇ ਹਿੰਦੂ ਵਿੱਚ ਮਰ ਗਏ ਸੀ ਉਹਨਾਂ ਨੂੰ ਲੱਕੜਾਂ ਦੀ ਚਿਖਾ ਬਣਾ ਕੇ ਉਹਨਾਂ ਰਾਹੀਂ ਦਾਹ ਕਰ ਦਿੱਤਾ ਸੰਸਕਾਰ ਦਿੱਤਾ ਹੈ ਰੋਵੈ ਬਹੁਰ ਪਰਿਓ ਵੱਡ ਇਸ ਤਰ੍ਹਾਂ ਕਹਿੰਦੇ ਬਹੁਤ ਰੋਂਦੇ ਇਮਨਾਬਾਦ ਵਿੱਚ ਬੜਾ ਰੌਲਾ ਪਿਆ ਰੋਣ ਦਾ ਪੀਟਤ ਨਾਰ ਮਿਲੀ ਤੇ ਹਠੌਰਾ ਉਹ ਜਗ੍ਹਾ ਤੇ ਇਸਤਰੀਆਂ ਮਿਲੀਆਂ ਸਿਰ ਪਿੱਟ ਰਹੀਆਂ ਹਨ ਹਾਏ ਹਾਏ ਓਹ ਓਹ ਕਰੀ ਹਾਏ ਮਰ ਗਏ ਹਾਏ ਮਰ ਗਏ ਓਹ ਉਹਦੀ ਆਵਾਜ਼ ਕਰ ਰਹੀਆਂ ਮ੍ਰਿਤੂ ਭਏ ਗੁਣ ਤਿੰਨ ਹੈ ਉਚਰਈ ਜਿਹੜੇ ਕੋਈ ਮਰ ਗਏ ਉਹਨਾਂ ਦੇ ਵਿੱਚ ਜਿਹੜੇ ਕੁਛ ਖਾਸ ਗੁਣ ਸੀ ਉਹਨਾਂ ਨੂੰ ਉਚਾਰਦੇ ਹਨ ਮਿਲ ਮਿਲ ਥਲ ਬਹੁ ਰੋਵੈ ਨਾਰੀ ਬਹੁਤੇ ਥਾਵਾਂ ਵਿੱਚ ਮਿਲ ਮਿਲ ਕੇ ਇਸਤਰੀਆਂ ਬਹੁਤ ਰੋਂਦੀਆਂ ਪਿੱਟਦੀਆਂ ਬਾਰ ਉਖਾਰ ਦੇਹ ਧਰ ਡਾਰੀ ਆਪਣੇ ਸਿਰ ਦੇ ਜਿਹੜੀਆਂ ਬਾਲ ਪਟ ਪਟ ਕੇ ਧਰਤੀ ਤੇ ਸਿੱਟਦੀਆਂ ਹਨ ਤਨ ਕੋ ਕਰ ਹੈ ਤਾੜਨਾ ਭਾਰੀ ਆਪਣੇ ਸਰੀਰ ਨੂੰ ਬੜਾ ਤਕੜਾ ਪਾੜਨਾ ਕਰਦੇ ਬਹੁਤ ਸਜ਼ਾ ਦਿੰਦੇ ਆ ਕਿਤੇ ਮੱਥੇ ਤੇ ਸਿਰ ਕਿਤੇ ਛਾਤੀ ਤੇ ਪੁੱਟਾਂ ਤੇ ਮਾਰਦੀਆਂ ਹੱਥ ਉੱਚੀ ਬਾਹਾਂ ਕਰ ਹੈ ਪੁਕਾਰੀ ਉੱਚੀਆਂ ਜੀਆਂ ਬਾਹਾਂ ਵਾ ਕਰਕੇ ਬੜਾ ਪੁਕਾਰ ਕਰਦੀਆਂ ਬੜਾ ਚੀਕ ਚਿਘਾੜਾ ਪਾਉਂਦੀਆਂ ਵੱਡ ਰੌਲਾ ਸੁਣ ਕੇ ਤੇ ਥਾਨਾ ਸੇਵਨਾ ਬਾਦ ਗੁਰੂ ਨਾਨਕ ਸਾਹਿਬ ਨੇ ਬਹੁਤਾ ਰੌਲਾ ਰੁਪਾ ਜਾ ਰੋਣ ਦਾ ਸੁਣ ਕੇ ਬਹੁਰੋ ਸ੍ਰੀ ਪ੍ਰਭ ਸ਼ਬਦ ਬਖਾਨਾ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਸ਼ਬਦ ਹੋਰ ਰਾਸਾ ਰਾਗ ਦੇ ਵਿੱਚ ਕਿਹਾ ਉਚਾਰਿਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਕਾਫੀ ਮਹੱਲਾ ਪਹਿਲਾ ਘਰ ਅੱਠਵਾ ਅਸ਼ਟਪਦੀਆ ਜੈਸੇ ਗੋਇਲ ਗੋਇਲੀ ਇੱਕੋ ਇੱਕ ਪਰਮੇਸ਼ਰ ਵੈਤ ਰੂਪ ਹੈ ਸਭ ਦਾ ਪ੍ਰਕਾਸ਼ ਕਿੱਥੇ ਰੱਖ ਕੇ ਸਤਿਗੁਰੂ ਦੀ ਪ੍ਰਸਾਦ ਕਿਰਪਾ ਕਰਕੇ ਉਹ ਪ੍ਰਾਪਤ ਹੋ ਜਾਂਦਾ ਹੈ ਆਸਾ ਰਾਗ ਹੈ ਕਾਫੀ ਛੰਦ ਹੈ ਜਾਂ ਕਾਫੀ ਰਾਗ ਨਹੀਂ ਇਹਦੇ ਵਿੱਚ ਪਹਿਲੇ ਪਾਤਸ਼ਾਹ ਦਾ ਸ਼ਬਦ ਹੈ ਅੱਠਵੇਂ ਸੁਰ ਤਾਲ ਦੇ ਵਿੱਚ ਗਾਉਣ ਦੀ ਵਾਲਿਆ ਇਹ ਅਸ਼ਟ ਪੌੜੀਆਂ ਵਾਲਾ ਸ਼ਬਦ ਹੈ ਮਹਾਰਾਜ ਕਹਿੰਦੇ ਜੇ ਭਾਈ ਜੈਸੇ ਗੋਇਲ ਗੋਇਲੀ ਇਸ ਤਰ੍ਹਾਂ ਕਹਿੰਦੇ ਜਿਹੜਾ ਗੋਇਲੀ ਹੈ ਉਹ ਗੋਇਲ ਵਿੱਚ ਜਾ ਕੇ ਵਾਸਾ ਕਰਦਾ ਹੈ ਆ ਜਿਹੜੇ ਗੁੱਜਰ ਲੋਕ ਆ ਜਿਹਨਾਂ ਕੋਲ ਗੂੰਗਾਂ ਮੱਝਾਂ ਜੀਆਂ ਹੁੰਦੀਆਂ ਜਦੋਂ ਉਹਨਾਂ ਦੇ ਨਗਰ ਵਿੱਚ ਉਹਨਾਂ ਦੇ ਇਲਾਕੇ ਵਿੱਚ ਬਾਰਿਸ਼ ਨਹੀਂ ਨਾ ਪੈਂਦੀ ਫਿਰ ਉਹ ਨਦੀਆਂ ਦੇ ਕਿਨਾਰੇ ਲੈ ਕੇ ਗੂੰਗਾਂ ਮੱਝਾਂ ਨੂੰ ਚਲੇ ਜਾਂਦੇ ਜਿੰਨਾ ਚਿਰ ਉਹ ਮਹੀਨੇ ਦੋ ਮਹੀਨੇ ਉੱਥੇ ਰਹਿਣ ਉਨਾ ਚਿਰ ਉਹਨੂੰ ਕਹਿੰਦੇ ਕੋਇਲ ਵਾਸਾ ਕਰਿਆ ਹੋਇਆ ਜਦੋਂ ਆਪਣੇ ਪਿੰਡਾਂ ਵਾਲੀ ਬਾਰਿਸ਼ ਹੋ ਜਾਂਦੀ ਹੈ ਸੁਣ ਕੇ ਫਿਰ ਉੱਥੋਂ ਚੱਲ ਕੇ ਆ ਜਾਂਦੇ ਵਾਪਸ ਮੁੜੇ ਆਉਂਦੇ ਹਨ ਕਹਿੰਦੇ ਜਿਸ ਤਰ੍ਹਾਂ ਜਿਹੜੇ ਕੋਇਲੀ ਲੋਕ ਗੂੰਗਾਂ ਮੱਝਾਂ ਦੇ ਮਾਲਕ ਉਹ ਕੋਇਲ ਵਾਸਾ ਕਰ ਲੈਂਦੇ ਨਦੀਆਂ ਦੇ ਕਿਨਾਰੇ ਲੈ ਕੇ ਪਸ਼ੂ ਡੰਗਰਾਂ ਨੂੰ ਚਲੇ ਜਾਂਦੇ ਇਸੇ ਤਰ੍ਹਾਂ ਦਾ ਕਹਿੰਦੇ ਸੰਸਾਰ ਹੈ ਵੀ ਕੋਇਲ ਵਾਸਾ ਕਰ ਰਹੇ ਹੈ ਕੋਈ ਸਮੇਂ ਵਾਸਤੇ ਇੱਥੇ ਸੰਸਾਰ ਵਿੱਚ ਨਿਵਾਸ ਕਰ ਰਹੇ ਰਹਿ ਰਹੇ ਹਨ ਤੈਸੇ ਸੰਸਾਰ ਇਹੋ ਜਿਹਾ ਸੰਸਾਰ ਦਾ ਹਾਲ ਚਾਲ ਹੈ ਵੀ ਜਿਵੇਂ ਉਹ ਕੋਇਲੀ ਸਦਾ ਨਹੀਂ ਕੋਇਲ ਵਿੱਚ ਰਹਿੰਦਾ ਇਵੇਂ ਸੰਸਾਰ ਦੇ ਵਿੱਚ ਆਇਆ ਜੀ ਵੀ ਇਹ ਵੀ ਸਦਾ ਨਹੀਂ ਰਹਿੰਦਾ ਇਹ ਵੀ ਜਿਵੇਂ ਕੋਇਲ ਬਾਰਿਸ਼ ਪੈਣ ਤੋਂ ਚਲਾ ਜਾਂਦਾ ਵਾਪਸ ਜਦੋਂ ਮੌਤ ਰੂ ਬਾਰਿਸ਼ ਜੀ ਪੈਂਦੀ ਹੁਕਮ ਰੂ ਬਾਰਿਸ਼ ਪੈਂਦੀ ਇਹ ਵੀ ਚੱਲਦਾ ਬਣਦਾ ਆਪਣੇ ਪਰਲੋਕ ਰੂਪੀ ਕਰਨ ਕੂੜਕ ਮਾਵੇ ਹੈ ਆਦਮੀ। ਮਹਾਰਾਜ ਕਹਿੰਦੇ ਜਿਹੜਾ ਆਦਮੀ ਐਵੇਂ ਬੜਾ ਝੂਠ ਦੀ ਕਮਾਈ ਕਰਦਾ, ਇੱਥੇ ਝੂਠ ਬੋਲ ਬੋਲ ਕੇ ਬੇਈਮਾਨੀਆਂ ਕਰਕੇ ਕਮਾਈ ਕਰਦਾ ਹੈ, ਬੰਨਦਾ ਹੈ ਘਰ ਬਾਰ ਆਪਣੇ ਘਰ ਦੇ ਬੜੇ ਬੰਨਦਾ ਹੈ ਵੀ ਮੈਂ ਇੱਥੇ ਰਹਿਣਾ ਹੈ। ਜਾਗੋ ਜਾਗੋ ਸੂਤੇ ਹੋ। ਮਹਾਰਾਜ ਕਹਿੰਦੇ ਭਾਈ ਪਰਮਾਤਮਾ ਅਗਿਆਨਤਾ ਦੀ ਨੀਂਦ ਵਿੱਚ ਸੁੱਤੇ ਹੋਇਓ, ਜਾਗ ਪੋ, ਗਿਆਨ ਦੀ ਜਾਗਰਤਾ ਵਿੱਚ ਸਾਵਧਾਨ ਹੋ ਜਾਓ। ਚੱਲਿਆ ਵਣਜਾਰਾ, ਜਿਹੜਾ ਜੀ ਰੂਪੀ ਕਰਮਾਂ ਦਾ ਵਣਜਾਰਾ, ਚੰਗੇ ਮੰਦੇ ਕਰਮਾਂ ਨੂੰ ਖਰੀਦਣ ਵਾਲਾ, ਚੱਲਿਆ ਜਾ ਰਿਹਾ ਹੈ, ਤੁਰ ਰਿਹਾ ਹੈ ਇੱਥੋਂ। ਰਹਾਓ ਨੀਤ ਨੀਤ ਘਰ ਬੰਦੀ ਹੈ, ਹਮੇਸ਼ਾ ਹੀ ਹਮੇਸ਼ਾ ਘਰ ਤਾਂ ਬੰਦ ਕਰਕੇ ਰੱਖਣਾ ਕਰੀਏ ਤਾਂ ਘਰ ਬਣੀਏ, ਜੇ ਰਹਿਣਾ ਹੋਈ ਇਹਨਾਂ ਵਿੱਚ ਕਹਿੰਦੇ ਫਿਰ ਸਦਾ ਨਹੀਂ ਰਹਿਣਾ ਹੋਵੇ ਤਾਂ ਹਮੇਸ਼ਾ ਘਰ ਬਣੀ, ਜੇ ਹਮੇਸ਼ਾ ਇਹਦੇ ਵਿੱਚ ਰਹਿਣਾ ਹੋਵੇ। ਪਿੰਡ ਪਵੇ ਜੀਓ ਚੱਲਸੀ, ਜਦੋਂ ਜੀਵ ਆਤਮਾ ਵਿੱਚੋਂ ਚੱਲਿਆ ਜਾਏਗਾ, ਜਿਹੜਾ ਇਹ ਪਿੰਡ ਸਰੀਰ ਹੈ ਇਹ ਪਵੇ ਡਿੱਗ ਪਏਗਾ, ਢੇਰੀ ਹੋਵੇਗਾ। ਜੇ ਜਾਣਾ ਕੋਈ, ਇਸ ਤਰ੍ਹਾਂ ਕੋਈ ਜਾਣ ਲਵੇ ਫਿਰ ਇਸ ਪਾਸੇ ਨਹੀਂ ਚੱਲੇਗਾ। ਉਹੀ ਉਹੀ ਕਿਆ ਕਰੋ, ਕਹਿੰਦੇ ਮਰਿਆ ਨੂੰ ਤੁਸੀਂ ਵੀ ਉਹੀ ਉਹੀ ਆਵਾਜ਼ ਕਰਕੇ ਕੀ ਕਰਦੇ ਹੋ? ਹੈ ਹੋਸੀ ਸੋਈ, ਉਹ ਜਿਹੜਾ ਪਰਮੇਸ਼ਰ ਪਿੱਛੇ ਹੈ ਸੀ ਹੁਣ ਹੈਗਾ ਅੱਗੇ ਨੂੰ ਹੋਵੇਗਾ। ਜੇ ਰੋਵੋਗੇ ਉਸ ਨੂੰ, ਜਿਹੜਾ ਤੁਹਾਡਾ ਮਰ ਗਿਆ ਜੇ ਭਲਾ ਤੁਸੀਂ ਰੋਵੋ ਪਿੱਟੋਗੇ, ਤੁਮ ਕਹੋ ਕੌਣ ਰੋਈ, ਤੁਸੀਂ ਸਾਰੇ ਇਕੱਠੇ ਹੀ ਮਰ ਗਏ ਫਿਰ ਤੁਹਾਨੂੰ ਭਲਾ ਦੱਸੋ ਕੌਣ ਕੋਈ ਰੋਵੇ ਪਿੱਟੇਗਾ। ਧੰਦਾ ਪਿੱਟੇ ਹੋ ਭਾਈ ਹੋ, ਭਰਾਵੋ ਤੁਸੀਂ ਧੰਦਿਆਂ ਲਈ ਕਹਿੰਦੇ ਪਿੱਟਦੇ ਹੋ ਵੀ ਸਾਡਾ ਖੇਤੀ ਕਰਦਾ, ਸਾਡਾ ਦੁਕਾਨ ਕਰਦਾ ਸੀ, ਸਾਡਾ ਬੜਾ ਬਿਜਨਸਮੈਨ ਸੀ, ਹੁਣ ਕੌਣ ਕਰੋ ਧੰਦਿਆਂ ਨੂੰ ਪਿੱਟਦੇ ਆ ਤੁਸੀਂ, ਸਾਡਾ ਆ ਕਰਦਾ ਸੀ ਉਹ ਕਰਦਾ ਸੀ ਹੁਣ ਕੌਣ ਕਰੇਗਾ। ਤੁਮ ਕੂੜ ਕਮਾਵੋ, ਕਹਿੰਦੇ ਐਵੇਂ ਝੂਠ ਹੀ ਕਮਾਉਂਦੇ, ਐਵੇਂ ਝੂਠਾ ਰੋਣਾ ਪਿੱਟਣਾ ਝੂਠੇ ਸਿਆਪੇ ਕਰਦੇ ਹੋ। ਉਹ ਨਾ ਸੁਣਈ ਕਤ ਹੀ, ਉਹ ਜਿਹੜਾ ਚੱਲਿਆ ਗਿਆ ਨਾ ਸ਼੍ਰੀ ਵਿੱਚੋਂ, ਉਹਨੇ ਤਾਂ ਕਦੇ ਤੁਹਾਡਾ ਰੋਪਣਾਉਣਾ ਪਿੱਟਣਾ ਸਿਆਪਾ ਸੁਣਨਾ ਨਹੀਂ ਹੈ। ਤੁਮ ਲੋਕ ਸੁਣਾਵੋ, ਬਾਕੀ ਲੋਕ ਉਹਨਾਂ ਨੂੰ ਸੁਣਾਉਣੇ ਵੀ ਹੈ, ਸਾਡਾ ਇਹ ਮਰ ਗਿਆ ਹੈ, ਸਾਨੂੰ ਘਾਟਾ ਪੈ ਗਿਆ, ਜਾਂ ਲੋਕਾਂ ਨੂੰ ਸੁਣਾਉਂਦੇ ਹਾਂ ਵੀ ਐਵੇਂ ਵੀ ਇਹ ਕਹਿਣ ਲੱਗੇ ਮਰਿਆ, ਇਹਨੂੰ ਰੋਂਦੇ ਹੀ ਨਹੀਂ ਹੁਣ, ਇਹਨਾਂ ਨੂੰ ਅੰਦਰ ਦਰਦ ਹੀ ਹੈ ਨਹੀਂ ਹੈ। ਜਿਸ ਤੇ ਸੁੱਤਾ ਨਾਨਕਾ, ਮਹਾਰਾਜ ਕਹਿੰਦੇ ਜਿਸ ਵੱਲੋਂ ਜੀਵੇ ਪਰਮਾਤਮਾ ਦੀ ਨੀਂਦ ਕਰਕੇ, ਗਿਆਨ ਦੀ ਨੀਂਦ ਕਰਕੇ ਸੁੱਤਾ ਪਿਆ ਹੈ, ਜਾਗਾਏ ਸੋਈ, ਜੋ ਪਰਮੇਸ਼ਰ ਕਹਿੰਦੇ ਗਿਆਨ ਦੀ ਜਾਗਰਤਾ ਵੀ ਜਗਾਵੇ ਫਿਰ ਇਹ ਜਾਗ ਸਕਦਾ ਹੈ ਜੀਵ। ਜੇ ਘਰ ਬੂਝੈ ਆਪਣਾ, ਆਪਣਾ ਕੋਈ ਸਰੂਪ ਰੂਪੀ ਜਿਹੜਾ ਘਰ ਹੈ ਉਹ ਗੁਰੂ ਦੇ ਰਾਹੀਂ ਪੁੱਛ ਪਛਾ ਲਵੇ ਤਾਂ ਨੀਂਦ ਨਾ ਹੋਈ, ਫਿਰ ਉਹਨੂੰ ਵਿਦਿਆ ਰੂਪ ਪਰਮਾਨ ਦਾ ਜਿਹੜੀ ਪਰਮਾਤਮਾ ਰੂਪ ਨੀਂਦ ਉਹ ਨਹੀਂ ਹੁੰਦੀ ਹੈ। ਉਹ ਕਦੇ ਅਗਿਆਨੀ ਵਿੱਚ ਸਮਝ ਪਾਣ ਕਣਕੇ ਇਹਨਾਂ ਪਰਮਾਂ ਪਟਮਾਂ ਵਿੱਚ ਨਹੀਂ ਫਸਦਾ ਹੈ। ਜੇ ਚੱਲਦਾ ਲੈ ਚੱਲਿਆ, ਜੇ ਭਲਾਏ ਜੀਵ ਕਹਿੰਦੇ ਪਹਿਲਾਂ ਕੋਈ ਚੱਲਦਾ ਇੱਥੋਂ ਲੈ ਕੇ ਕੋਈ ਸਾਜੋ ਸਮਾਨ ਪੰਡ ਬੰਨ ਕੇ ਚੱਲਿਆ ਹੈ, ਕਿਸ ਸੰਪੈ ਨਾਲੇ, ਇਹ ਵੀ ਫਲਾਨਾ ਬੜੀ ਮਾਇਆ ਇਕੱਠੀ ਕਰਕੇ ਨਾਲ ਲੈ ਕੇ ਚੱਲਿਆ ਗਿਆ, ਤਾਂ ਧਨ ਸੰਚੋ ਦੇਖ ਕੇ, ਕਹਿੰਦੇ ਵੀ ਉਹ ਜਿਹੜਾ ਚੱਲਿਆ ਸੀ ਪਹਿਲਾਂ ਗਿਆ ਸੀ ਨਾ ਪੰਡ ਬੰਨ ਕੇ, ਤੇ ਫਿਰ ਉਹਨੂੰ ਦੇਖ ਕੇ ਤੁਸੀਂ ਵੀ ਮਾਇਆ ਇਕੱਠੀ ਕਰ ਲਓ ਉਹਦੇ ਨਾਲੋਂ ਜ਼ਿਆਦਾ। ਬੂਝੋ ਵਿਚਾਰੇ, ਇਸ ਵਿਚਾਰ ਨੂੰ ਤੁਸੀਂ ਕਿਧਰੋਂ ਸਮਝ ਲਓ ਵੀ ਜਦੋਂ ਪਹਿਲਾਂ ਜਿਹੜਾ ਗਿਆ ਉਹ ਨੀ ਪੰਡ ਵੰਡ ਕੇ ਲਿਆ, ਤੁਸੀਂ ਭਲਾ ਕਿਵੇਂ ਲਿਜਾਓਗੇ? ਵਣਜ ਕਰੋ ਮਖਸੂਦ ਲੈ, ਇਸ ਕਰਕੇ ਭਾਈ ਵਣਜ ਕਰੋ, ਜਿਹੜਾ ਸਾਧ ਸੰਗਤ ਰੂਪੀ ਦੁਕਾਨ ਤੇ ਜਾ ਕੇ ਨਾਮ ਦਾ ਵਣਜ ਕਰੋ, ਨਾਮ ਖਰੀਦੋ, ਇਸ ਤਰ੍ਹਾਂ ਮਕਸੂਦ ਕੀ ਹੈ ਨਫਾ ਲੈ ਲਓ, ਲਾਭ ਲੈ ਲਓ ਤੁਸੀਂ। ਮਤ ਪੱਛੋ ਤਾਵਾ, ਬਾਅਦ ਵਿੱਚ ਪੱਛੋ ਤਾਵਾ ਕਰਿਓ ਵੀ ਸਾਧ ਸੰਗਤ ਰੂਪ ਦੁਕਾਨ ਤੇ ਗਏ, ਅਸੀਂ ਨਾਮ ਰੂਪੀ ਸੌਦਾ ਨੀ ਕੀਤਿਆ, ਸਰਦਾਰ ਰੂਪ ਮਾਇਆ ਦੇ ਕੇ। ਔਗਣ ਛੋਡੋ ਗੁਣ ਕਰੋ, ਕਹਿੰਦੇ ਜਿੰਨੇ ਔਗਣ ਉਹਨਾਂ ਦਾ ਖਿਹੜਾ ਛੱਡਣਾ, ਔਗਣ ਛੱਡਦੇ ਹੋ, ਗੁਣਾਂ ਨੂੰ ਗ੍ਰਹਿਣ ਕਰ ਲਓ, ਗੁਣ ਧਾਰ ਲਓ। ਐਸੇ ਤਤ ਭਰਾਵੋ, ਇਸ ਤਰ੍ਹਾਂ ਤਾਂ ਕਹਿੰਦੇ ਜਿਹੜਾ ਤਤ ਸਰੂਪ ਹੈ ਉਹਨੂੰ ਪ੍ਰਾਪਤ ਕਰ ਲਓ, ਧਰਮ ਭੂਮ ਸਤ ਬੀਜ ਕਰ ਪ੍ਰਭ ਪਛਾਣ ਲਓਗੇ ਤਤ ਸਰੂਪ ਨੂੰ, ਆਪਣੇ ਧਰਮ ਦੇ ਵਿੱਚ ਪੱਕਾ ਰਹਿਣਾ, ਅਸੂਲਾਂ ਵਿੱਚ ਪੱਕਾ ਰਹਿਣਾ। ਧਰਮ ਧਰਮ ਭੂਮ ਸਤ ਬੀਜ ਕਰ ਆਪਣੇ ਧਰਮ ਵਿੱਚ ਕਾਇਮ ਰਹਿਣਾ ਹੈ। ਕਹਿੰਦੇ ਇਹ ਧਰਤੀ ਹੈ ਜਿਹੜਾ ਸਤ ਪ੍ਰਤੱਗੀ ਹੈ, ਸੱਚ ਬੋਲਣਾ ਹੈ, ਇਹ ਕਹਿੰਦੇ ਬੀਜ ਬੀਜਣਾ ਕਰੋ। ਐਸੀ ਕਿਰਸ ਕਮਾਵਾ, ਇਸ ਤਰ੍ਹਾਂ ਦੀ ਵੀ ਤੁਸੀਂ ਕਿਰਸ ਕੀ ਕਿਰਸਾਨੀ ਖੇਤੀ ਕਮਾਓ ਕਰੋ, ਤਾਂ ਵਪਾਰੀ ਜਾਣੀ ਆਹੋ। ਤੁਸੀਂ ਅਸਲੀ ਕਹਿੰਦੇ ਸੱਚੇ ਸੁੱਚੇ ਜਿਹੜੇ ਬਿਜਨਸ ਹੈ ਵਪਾਰੀ ਜਾਣੇ ਜਾਓਗੇ, ਲਾਹਾ ਲੈ ਜਾਵੋ। ਇਸ ਤਰ੍ਹਾਂ ਤੁਸੀਂ ਕਹਿੰਦੇ ਨਾਮ ਦਾ ਲਾਹਾ ਲੈ ਕੇ ਚਲੇ ਜਾਓਗੇ। ਕਰਮ ਹੋਵੇ ਸਤਿਗੁਰ ਮਿਲੇ, ਜੇ ਨਿਸ਼ਕਾਮ ਕਰਮ ਕੀਤਾ ਹੋਵੇ ਜਾਂ ਚੰਗਾ ਕਰਮ ਕੀਤਾ ਹੋਵੇ ਫਿਰ ਸਤਿਗੁਰੂ ਮਿਲਦਾ ਹੈ। ਬੁਝੈ ਵਿਚਾਰਾ, ਉਹਦੇ ਕੋਲੋਂ ਸਤ ਕੀ ਹੈ ਸਤ ਕੀ ਹੈ ਇਸ ਦੀ ਵਿਚਾਰ ਪੁੱਛਦਾ ਸਮਝਦਾ। ਨਾਮ ਵਖਾਣੈ ਸੁਣੇ ਨਾਮ, ਨਾਮ ਦਾ ਹੀ ਕਥਨ ਕਰਦਾ, ਨਾਮ ਦਾ ਹੀ ਸੋਤਾ ਬਣ ਕੇ ਸਰਵਣ ਕਰਦਾ। ਨਾਮੇ ਵਿਵਹਾਰਾ, ਨਾਮ ਦੇ ਨਾਲ ਹੀ ਉਹਦਾ ਵਿਵਹਾਰ ਹੈ, ਭਾਵ ਨਾਮ ਜਪਦਾ ਹੀ ਆਪਣਾ ਕਰਤੱਵ ਕਰਦਾ। ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ, ਜੋ ਲਾਹਾ ਤੋਟਾ ਤਿਵੈ। ਕਹਿੰਦੇ ਜਿਸ ਤਰ੍ਹਾਂ ਚੰਗੇ ਕਰਮ ਕਰਕੇ ਲਾਹਾ ਪ੍ਰਾਪਤ ਹੁੰਦਾ ਹੈ, ਹੋਏ ਮੰਦ ਕਰਕੇ ਕਹਿੰਦੇ ਟੋਟਾ ਘਾਟਾ ਵੀ ਪੈਂਦਾ। ਗੁਰਮੁਖ ਬਣ ਕੇ ਲਾਹਾ ਹੁੰਦਾ, ਮਨੁੱਖ ਬਣ ਕੇ ਟੁੱਟਾ ਹੁੰਦਾ। ਮਨੁੱਖ ਨੂੰ ਵਾਟ ਚੱਲਦੀ ਆਈ, ਜਿਹੜੀ ਪਗਡੰਡੀ ਜੀ ਹੈ ਜਿਹੜਾ ਰਸਤਾ ਪਹਿਲਾਂ ਤੇ ਕਹਿੰਦੇ ਇਸ ਤਰ੍ਹਾਂ ਚੱਲਦਾ ਆਇਆ ਹੈ। ਕੋਈ ਗੁਰਮੁਖ ਬਣ ਕੇ ਲਾਹਾ ਲੈ ਜਾਂਦੇ, ਕੋਈ ਮਨਮੁਖ ਬਣ ਕੇ ਘਾਟਾ ਖਵਾ ਜਾਂਦੇ ਹਨ। ਜੋ ਤਿਸ ਭਾਵੈ ਨਾਨਕਾ, ਕਹਿੰਦੇ ਜੋ ਤਿਸ ਵਾਹਿਗੁਰੂ ਨੂੰ ਚੰਗਾ ਲੱਗਦਾ ਸਾਈ ਵਡਿਆਈ, ਇਹੀ ਕਹਿੰਦੇ ਉਹਦੀ ਵਡਿਆਈ ਸ਼ਾਹ ਅਨੁਸਾਰ ਚੰਗਾ ਹੈ, ਜਾਂ ਉਹੀ ਵਡਿਆਈ ਪ੍ਰਾਪਤ ਹੁੰਦੀ ਜਿਵੇਂ ਉਸਨੂੰ ਪਾਉਂਦਾ ਹੈ। ਜੇ ਉਹਨੂੰ ਚੰਗਾ ਪਾਏ ਵਡਿਆਈ ਮਿਲਦੀ, ਜਿਹਦੇ ਮੰਦ ਕੀਤੇ ਹੋਣ ਫਿਰ ਉਹੀ ਜੀ ਵਡਿਆਈ ਨੂੰ ਮਿਲ ਜਾਂਦੀ। ਛਿੱਤਰ ਪੋਲਾ ਹੋ ਜਾਂਦਾ, ਛਾਟਾ ਛਕਾਉਂਦੇ ਜਿੱਥੇ ਜਾਂਦਾ। ਦੋਹਰਾ ਇਸ ਬਿਦ ਸ਼ਬਦ ਉਚਾਰ ਕੇ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਮੁਖੋਂ ਸ਼ਬਦ ਉਚਾਰਨ ਕੀਤਾ ਹੈ। ਬੈਠ ਰਹੇ ਗਤ ਦੈਨ, ਜਿੱਥੇ ਅਰੋੜੀ ਸਾਹਿਬ ਗੁਰਦੁਆਰਾ ਬਣਿਆ ਹੈ ਉੱਥੇ ਮੁਕਤੀ ਦਾਤਾ ਸਤਿਗੁਰੂ ਬੈਠ ਰਹੇ। ਜਿਸ ਕੀ ਕਰਨਾ ਪਾਏ ਕੈ, ਭਾਈ ਬਾਲਾ ਜੀ ਕਹਿੰਦੇ ਜਿਸ ਗੁਰੂ ਨਾਨਕ ਸਾਹਿਬ ਦੀ ਮਿਹਰ ਦਇਆ ਕਿਰਪਾ ਪਾ ਮਨ ਧਾਵਨ ਤੇ ਚੈਨ, ਮਨ ਕਹਿੰਦੇ ਧੌਂਦਾ ਰਹਿੰਦਾ ਦੌੜਦਾ ਰਹਿੰਦਾ ਇਹ ਸ਼ਾਂਤੀ ਪ੍ਰਾਪਤ ਕਰ ਲੈਂਦਾ ਹੈ। ਉਹ ਗੁਰੂ ਨਾਨਕ ਸਾਹਿਬ ਜੀ ਬਾਹਰ ਬਾਹਰ ਰੋੜੀ ਸਾਹਿਬ ਅਸਥਾਨ ਤੇ ਚੌਂਕੜੇ ਤੇ ਬੈਠੇ ਹੈ, ਇਸ ਤਰ੍ਹਾਂ ਦਾ ਸ਼ਬਦ ਉਚਾਰਨ ਕਰਕੇ ਆਪ ਜੀ ਚੁੱਪ ਚਾਪ ਹੋਵੇ। ਇਸ ਤਰ੍ਹਾਂ ਇੱਥੋਂ ਮਹਾਰਾ ਆਪ ਜੀ ਚੱਲਦੇ ਹੋਏ ਜੋ ਬਟਾਲਾ ਸ਼ਹਿਰ ਹੈ ਜਿੱਥੇ ਆਪ ਜੀ ਦਾ ਸਹੁਰਾ ਘਰ ਹੈ, ਉਹ ਜੋ ਪੱਖੋ ਕੇਂਦਰ ਆ ਗਏ ਦਾ ਪਟਵਾਰੀ ਸੀ, ਇਹ ਬਟਾਲੇ ਆ ਕੇ ਵਸਿਆ ਸੀ, ਇੱਥੇ ਹੀ ਫਿਰ ਆਪ ਜੀ ਦੀ ਸ਼ਾਦੀ ਹੋਈ ਸੀ। ਉਹ ਕੰਧ ਸਾਹਿਬ ਗੁਰਦੁਆਰਾ ਸਭਾਏ ਮਾਨ ਹੈ, ਇਸੇ ਤਰ੍ਹਾਂ ਜਿੱਥੇ ਉਹ ਮੂਲ ਮੰਤਰ ਰੱਖ ਕੇ ਆਪ ਜੀ ਦਾ ਗੁਰਮਤ ਅਨੁਸਾਰ ਵਿਵਾਹ ਹੋਇਆ ਸੀ, ਉਹ ਸਥਾਨ ਵੀ ਸਭਾਏ ਮਾਨ ਹੈ। ਜਿਵੇਂ ਇੱਥੇ ਮਹਾਰਾਜ ਇਹ ਉੱਥੋਂ ਚੱਲਦੇ ਹੋਏ ਯਮਨਾਬਾਦ ਤੋਂ ਪਹੁੰਚੇ ਸਨ, ਇੱਥੇ ਦਾ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਹੁਣ ਸਮਾਂ ਇੱਥੇ ਪੂਰਾ ਹੋਇਆ, ਇਸ ਕਰਕੇ ਇੱਥੇ ਦੀਵਾਨ ਦੀ ਸਮਾਪਤੀ ਹੋ ਰਹੀ ਹੈ। ਇਸ ਬਿਦ ਸ਼ਬਦ ਉਚਾਰ ਕੇ ਬੈਠ ਰਹੇ ਗਤ ਦੈਨ, ਜਿਸ ਕੀ ਕਰਨਾ ਪਾਏ ਕੈ ਮਨ ਧਾਵਨ ਤੇ ਚੈਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚਿਉਤ ਹੇ ਪਾਰ ਬ੍ਰਹਮ ਅਨਾਸੀ ਅਗਨਾਸ਼,